ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਗੁਰ ਨਾਨਕ ਆਨਨ ਬੈਨ ਭਨੈ ਗੁਰਸਿੱਖੀ ਮਨਜੂਰ ਕਰੋ ਮਨ ਮਾਹੀ ਧਰਮਸਾਲ ਕਰੋ ਹਰ ਨਾਮ ਰਰੋ ਹੁਰ ਪਾਉ ਧਰੋ ਹਰ ਕੈ ਕ੍ਰਿਤ ਯਾਹੀ ਗੁਰ ਨਾਨਕ ਆਨਨ ਬੈਨ ਭਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਚੌਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਦੀਵਾਨ ਸਜ ਰਹੇ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਰਸ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਮਨੋਹਰ ਕੀਰਤਨ ਹੋਇਆ ਹੈ ਜਿਹੜੇ ਕੁਮਾਈ ਭਾਈ ਗੁਰੂ ਮਹਾਰਾਜ ਦੇ ਦਰਬਾਰ ਵਿਖੇ ਹਾਜ਼ਰੀਆਂ ਭਰ ਰਹੇ ਸਨ ਜਿਨ੍ਹਾਂ ਨੇ ਜਿੰਨਾ ਕੁ ਸਮਾਂ ਗੁਰਬਾਣੀ ਦਾ ਕੀਰਤਨ ਸੁਣਿਆ ਹੈ ਉਹਨਾਂ ਕੋ ਲਾਹਾ ਹਾਸਲ ਕੀਤਾ ਹੈ ਕੀਰਤਨ ਤੋਂ ਉਪਰੰਤ ਆਪਾਂ ਪਵਿੱਤਰ ਇਤਿਹਾਸ ਜੋ ਸਭ ਤੋਂ ਵੱਡਾ ਸਤਿਗੁਰੂ ਨਾਨਕ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਾਰੰਭ ਹੋਇਆ ਹੋਇਆ ਹੈ ਜਿਸ ਨੂੰ ਆਪਾਂ ਅੱਗੇ ਤੋਂ ਅੱਗੇ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਰਾਏ ਭੋਏ ਦੀ ਤਲਵੰਡੀ ਤੋਂ ਚੱਲਦੇ ਹੋਏ ਇਮਨਾਦ ਪੌਂਦ ਪਹੁੰਚੇ ਪੰਜ ਕੁ ਦਿਨ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਰਹੇ ਹੈ ਕਿਉਂਕਿ 25 ਕੁ ਦਿਨ ਪਹਿਲਾਂ ਰਹਿ ਗਏ ਸਨ ਇਸ ਦੀ ਇੱਛਾ ਸੀ ਵੀ ਇੱਕ ਮਹੀਨਾ ਰਹਿਣ ਇੱਧਰ ਰਾਏ ਬੁਲਾਰ ਜੀ ਨੇ ਜ਼ਿਆਦਾ ਪ੍ਰੇਮ ਪਿਆਰ ਨਾਲ ਖਿੱਚ ਕਰ ਲਈ ਜਿਸ ਕਰਕੇ ਸਤਿਗੁਰੂ ਜੀ ਉਹ ਪ੍ਰੇਮ ਪਿਆਰ ਦੇ ਖਿੱਚੇ ਹੋਏ ਉਹਨਾਂ ਬਾਤ ਤੋਂ ਚੱਲਦੇ ਹੋਏ ਫਿਰ ਇੱਧਰ ਆ ਗਏ ਸਨ। ਇਸਨੇ ਕਿਹਾ ਸੀ ਕਿ ਮਾਰਾ ਮਹੀਨਾ ਤਾਂ ਹੋਇਆ ਨਹੀਂ। ਗੁਰੂ ਮਹਾਰਾਜ ਕਹਿੰਦੇ ਫੇਰ ਕਿਤੇ ਰਹਿ ਜਾਵਾਂਗੇ 5-7 ਦਿਨ। ਫਿਰ ਉਹ ਆਪਣਾ ਵਚਨ ਪੂਰਾ ਕਰਕੇ ਅੱਗੇ ਫਿਰ ਟੱਕ ਕੇ ਬੰਗਾਲੇ ਵੱਲ ਨੂੰ ਚਲੇ ਗਏ। ਇੱਧਰ ਬੰਗਾਲ ਵਿੱਚ ਜੰਤਰਾਂ ਮੰਤਰਾਂ ਦਾ ਤੀਰ ਧਾਗਿਆਂ ਧੂਣਿਆਂ ਦਾ ਬਹੁਤ ਬੜਾ ਭਾਰੀ ਜ਼ੋਰ ਹੈ। ਅਤੇ ਹੁਣ ਵੀ ਇੱਧਰਲੇ ਜਿਹੜੇ ਲੋਕ ਆ ਸੌਂ ਬਲਦੇ ਐਸਾ ਕੁਛ ਕਰਕਰਾ ਲੈਂਦੇ ਹੈ। ਇੱਕ ਫੌਜੀ ਜਿਹਾ ਇੱਥੇ ਆਇਆ ਸੀ ਆਪਣੇ ਅਸਥਾਨ 'ਤੇ, ਉਹ ਕਹਿੰਦੇ ਵੀ ਛੋਟੇ ਛੋਟੇ ਬੱਚੇ ਵੀ ਇਹੋ ਜਿਹਾ ਕਰਨਾ ਜਾਣਦੇ ਹੈ। ਸਹਿਜੇ ਕੁਛ ਪੁੱਛ ਲਿਆ, ਕਹਿੰਦੇ ਸਾਡੇ ਸਤਿਗੁਰੂ ਇੱਧਰ ਆਏ ਸੀ ਢਾਕੇ ਬੰਗਾਲੇ ਸ਼ਾਮ ਵੱਲੀ, ਵੀ ਸੁਣਿਆ ਵੀ ਤੁਹਾਡੇ ਇੱਧਰ ਮੰਤਰਾਂ ਜੰਤਰਾਂ ਦਾ ਬਲ ਜ਼ੋਰ ਹੈ, ਵੀ ਤੂੰ ਵੀ ਕੁਛ ਕਰਾ ਲੈਂਦਾ। ਉਹ ਬੱਚਾ ਕਹਿੰਦਾ ਹਾਂ ਮੈਂ ਵੀ ਜਾਣਦਾ ਮੰਤਰ। ਕਹਿੰਦੇ ਵੀ ਤੂੰ ਕੁਝ ਦਿਖਾ। ਹੁਣੇ ਦਿਖਾ ਦਿੰਦਾ ਮੰਤਰ ਜਾਂ ਪੜਿਆ ਪਾਣੀ ਵੀ ਤਾਂ ਨੁੱਛਣ ਲੱਗ ਗਿਆ। ਕਹਿੰਦੇ ਕੀ ਆਖੇ ਜੀ, ਬਾਰਾਂ ਦੇਵਤਾ ਸਿੱਧ ਕੀਤਾ ਹੋਇਆ, ਖਵਾਜਾ ਸਿੱਧ ਕੀਤਾ ਮੇਰੇ, ਜਿਵੇਂ ਮਰਜ਼ੀ ਕਿ ਪਾਣੀ ਤਾਂ ਚੜਾ ਦੇ, ਯਾਨੀ ਖੂਹ 'ਤੇ ਪਾਣੀ ਖੜ ਬੈਠਾ ਅਤੇ ਤਾਂ ਆ ਜਾਂਦਾ ਪਾਣੀ, ਉਦੋਂ ਮੰਤਰ ਪੜਨਾ। ਇਸ ਤਰ੍ਹਾਂ ਦੇ ਯਾਨੀ ਦੇਸ਼ ਵਿੱਚ ਮਹਾਰਾਜ ਚਲੇ ਗਏ, ਉਹ ਜੰਤਰ ਮੰਤਰ ਜਿਹੇ ਟੂਣੇ ਜਿਹੇ ਹਟਾ ਕੇ ਗੁਰਸਿੱਖੀ ਬਖਸ਼ਣ ਵਾਸਤੇ। ਹੁਣ ਵੀ ਉਹ ਟਾਕੇ ਸ਼ਹਿਰ ਤੋਂ 5 ਕਿਲ 'ਤੇ ਨਗਰ ਹੈ ਜਿਸਦਾ ਨਾਮ ਹੈ ਧੰਨਪੁਰ, ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ। ਇੱਥੇ ਦੀਆਂ ਜਿਹੜੀਆਂ ਇਸਤਰੀਆਂ ਬਹੁਤ ਮੰਤਰ ਜੰਤਰ ਟੂਣੇ ਤਾਮਣ ਕਰਨ ਵਾਲੀਆਂ ਸੀ, ਉਹਨਾਂ ਨੂੰ ਸੁਧਾਰਨ ਲਈ ਮਹਾਰਾਜ ਜੀ ਗਏ ਸਨ। ਬਾਰ ਬਾਰ ਬੈਠੇ ਮਰਦਾਨੇ ਨੇ ਭੁੱਖ ਜੀ ਜਿਤਾਈ, ਮਹਾਰਾਜ ਕਹਿੰਦੇ ਨਾ ਜਾਈ। ਇਹ ਥੋੜ੍ਹਾ ਜਿਹਾ ਨਾਰਾਜ਼ ਜਿਹਾ ਹੋ ਗਿਆ, ਮਹਾਰਾਜ ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ, ਹੁਣ ਨਗਰ ਆਇਆ ਅਤੇ ਹੁਣ ਕਹਿੰਦੇ ਜਾਈ ਨਾ, ਫਿਰ ਮੈਂ ਭੁੱਖਾ ਤਿਹਾਇਆ ਮਰ ਜਾਊਂ। ਮਹਾਰਾਜ ਕਹਿੰਦੇ ਕੋਈ ਨਾ, ਜੇ ਮਰ ਜਾਏਗਾ ਜੀਵਾ ਲਵਾਂਗੇ। ਫਿਰ ਜਦੋਂ ਇਹਨੇ ਜ਼ਿਆਦਾ ਹੀ ਕਿਹਾ, ਮਹਾਰਾਜ ਕਹਿੰਦੇ ਚੰਗਾ ਚੱਲਿਆ ਛਕਿਆ। ਫਿਰ ਜਦੋਂ ਇਸ ਸ਼ਹਿਰ ਦੇ ਨਗਰ ਵਿੱਚ ਆਇਆ ਹੈ, ਉਹ 2-4 ਬੈਠੀਆਂ ਸੀ ਜਾਦੂ ਕਰਨੀਆਂ, ਅਤੇ ਇੱਕ ਨੇ ਉੱਠ ਕੇ ਮੰਤਰ ਜਿਹਾ ਪੜ੍ਹ ਕੇ ਮਰਦਾਨੇ ਦੇ ਗਲ ਵਿੱਚ ਧਾਗਾ ਜਿਹਾ ਪਾਤਾ। ਉਹ ਜਾਦੂ ਦੇ ਅਸਰ ਕਰਕੇ ਮਰਦਾਨੇ ਦੇ ਉੱਪਰ ਉਹ ਐਸਾ ਪ੍ਰਭਾਵ ਜਿਹਾ ਪਿਆ, ਜਾਣੀ ਆਪਣੇ ਆਪ ਨੂੰ ਭੇਟੂ ਸਮਝਣ ਲੱਗ ਪਿਆ। ਇਹ ਮਿਸ ਮਰੇਜ ਦੇ ਜਿਹੜੇ ਕੋਈ ਹੈਗੇ ਲੋਕ, ਉਹ ਐਸਾ ਪ੍ਰਭਾਵ ਹੁਣ ਵੀ ਪਾ ਲੈਂਦੇ, ਜੋ ਮਨੁੱਖ ਦੇ ਮਨ 'ਤੇ ਪ੍ਰਭਾਵ ਪੈ ਜਾਂਦਾ। ਐਸਾ ਤਾਂ ਨਹੀਂ ਮੇਰਾ ਸਰੀਰ ਭੇਡੂ ਬਣ ਜਾਂਦਾ ਹੁੰਦਾ, ਮਨ 'ਤੇ ਅਸਰ ਹੋਊਗਾ ਅਸਰ, ਉਹਦੇ ਪ੍ਰਭਾਵ ਨਾਲ ਮਨੁੱਖ ਆਪਣੇ ਆਪ ਨੂੰ ਜਿਹੋ ਜਿਹਾ ਉਹਨੂੰ ਪ੍ਰਭਾਵ ਦਿੱਤਾ ਜਾਊ, ਉਹੋ ਜਿਹਾ ਆਪਣੇ ਆਪ ਨੂੰ ਮੰਨਣ ਲੱਗ ਪਊਗਾ, ਅਤੇ ਉਹੋ ਜਿਹੀ ਫਿਰ ਉਹ ਜਿਹੜੀ ਕਿਰਿਆ ਵੀ ਕਰਨ ਲੱਗ ਪਊਗਾ। ਇਸ ਤਰ੍ਹਾਂ ਮਰਦਾਨੇ ਦੇ ਮਨ 'ਤੇ ਪ੍ਰਭਾਵ ਪੈ ਗਿਆ, ਪਰ ਅੰਦਰ ਮਹਾਰਾਜ ਦੀ ਚਰਨ ਛਰਨ ਰਹਿੰਦਾ ਸੀ, ਜਿਸ ਕਰਕੇ ਉਹ ਨਹੀਂ ਹੋਇਆ ਅਸਰ ਹਿਰਦੇ ਵਿੱਚ, ਮਨ 'ਤੇ ਹੋਇਆ ਹੈ। ਇਸ ਤਰ੍ਹਾਂ ਮੇਢਾ ਜਿਹਾ ਬਣਾ ਕੇ ਅਤੇ ਉਹ ਕਿੱਲੇ ਨਾਲ ਰੱਸੀ ਸ਼ਿਕਾਰ ਪਾ ਕੇ ਬੰਨ੍ਹਤਾ। ਇਹ ਫਸਿਆ ਹੋਇਆ ਮਹਾਰਾਜ ਨੂੰ ਚੇਤੇ ਕਰਨ ਲੱਗ ਪਿਆ। ਮਹਾਰਾਜ ਜੀ ਤਾਂ ਇਹ ਖੇਲ ਹੀ ਸੀ ਵੀ ਇਸ ਰਾਹੀਂ ਢੰਗ ਨਾਲ ਹੀ ਉਹਨਾਂ ਦਾ ਉਧਾਰ ਸੁਧਾਰ ਕਰਨਾ ਸੀ। ਭਾਈ ਬਾਲਾ ਜੀ ਨੂੰ ਲੈ ਕੇ ਫਿਰ ਮਹਾਰਾਜ ਆਏ, ਆਵਾਜ਼ ਮਾਰੀ ਕਿ ਇੱਥੇ ਸਾਡਾ ਮਰਦਾਨਾ ਆਇਆ ਹੈ ਪਾਣੀ ਪੀਣ, ਭੋਜਨ ਛਕਣ। ਜਿਹੜੀਆਂ 2-4 ਹੋਰ ਬੈਠੀਆਂ ਸੀ, ਇੱਕ ਤਾਂ ਭਾਈ ਬਾਲੇ ਵਾਲੀ ਆਈ, ਮੰਤਰ ਜਿਹਾ ਪੜ੍ਹ ਕੇ ਜਦੋਂ ਗਲਵੇ ਧਾਗਾ ਜਿਹਾ ਪਾਉਣ ਲੱਗੀ, ਉਹ ਪਹਿਲੀ ਭੇਡ ਜੀ ਬਣ ਗਈ ਹੈ। ਅਤੇ ਦੂਜੀ ਮਹਾਰਾਜ ਵੱਲ ਨੂੰ ਆਈ, ਉਹਨੇ ਜਦੋਂ ਯਤਨ ਜਿਹਾ ਕੀਤਾ, ਉਹ ਬਣ ਗਈ ਕੁੱਤੀ। ਇਸ ਤਰ੍ਹਾਂ ਫਿਰ ਇੰਨੇ ਨੂੰ ਉਹਨਾਂ ਦੇ ਮਾਲਕ ਜੇ ਆ ਗਏ। ਫਿਰ ਉਹਨਾਂ ਅੱਗੇ ਪੁੱਛਾਂ ਜੀਆਂ ਮਾਰਦੀ ਇਸ਼ਾਰੇ ਜੇ ਕਰਨ, ਵੀ ਇਹਨਾਂ ਨੇ ਆ ਸਾਨੂੰ ਕੁਛ ਕਰਤਾ ਖੜਾ ਛਿੜਾ। ਫਿਰ ਉਹ ਜਾਣਦੇ ਸਨ। ਉਹਨਾਂ ਨੇ ਸਾਧੂ ਜਾਣ ਕੇ ਫਿਰ ਮਹਾਰਾਜ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ, ਕਹਿੰਦੇ ਮਹਾਰਾਜ ਇਹ ਵਿਗੜੀਆਂ ਹੋਈਆਂ, ਇਹ ਕਿਸੇ ਨੂੰ ਕੁਝ ਨਹੀਂ ਸਮਝਦੀਆਂ ਹਨ, ਤੁਹਾਡੇ ਸਾਧੂਆਂ ਸੰਤਾਂ ਨਾਲ ਵੀ ਮਹਾਰਾਜ ਇਹਨਾਂ ਨੇ ਕੋਈ ਢਿੱਲ ਮੱਠ ਨਹੀਂ ਕੀਤੀ ਹੈ, ਚਾਹੀਦਾ ਤਾਂ ਸੰਸਾਰੀ ਸੇਵਾ ਸੀ, ਤੁਹਾਨੂੰ ਹੀ ਬਸ ਕੰਟਰੋਲ ਕਰਨ ਵਾਸਤੇ ਇਹਨਾਂ ਨੇ ਆ ਕੀਤਾ, ਤੁਸੀਂ ਕਲਾ ਵਾਲੇ ਆ ਤੁਸੀਂ ਮਹਾਰਾਜ, ਅਤੇ ਹੁਣ ਮਹਾਰਾਜ ਬਖਸ਼ਿਸ਼ ਕਰੋ, ਮਾਫ ਕਰ ਦਿਓ। ਜਦੋਂ ਬਹੁਤੀਆਂ ਜਿਹੀਆਂ ਬੇਨਤੀਆਂ ਇਹਨਾਂ ਨੇ ਕੀਤੀਆਂ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਮੁੱਖੋਂ ਆਪ ਜੀ ਨੇ ਵਚਨ ਕਹੇ ਸੀ ਇਹਨਾਂ ਦੇ ਤਾਂ, ਵੀ ਜੇ ਗੁਰੂ ਦੀ ਜਿਹੜੀ ਸਿਕਸ਼ਾ ਇਹਨੂੰ ਕਬੂਲ ਕਰੋਗੇ, ਜੋ ਗੁਰੂ ਕਹਿੰਦਾ ਉਹਨੂੰ ਮੰਨੋਗੇ, ਫਿਰ ਤਾਂ ਵੀ ਇਹ ਛੁਟਕਾਰਾ ਹੋ ਜਾਊਗਾ, ਨਹੀਂ ਤਾਂ ਨਹੀਂ। ਇਹਨਾਂ ਨੇ ਫਿਰ ਸਿੱਖੀ ਨੂੰ ਕਬੂਲ ਕਰ ਲਿਆ, ਇਹਨਾਂ ਦਾ ਫਿਰ ਛੁਟਕਾਰਾ ਹੋ ਗਿਆ ਸੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਇੱਥੇ ਧਰਮਸ਼ਾਲਾ ਬਣਾ ਕੇ ਅਤੇ ਦੋਵੇਂ ਸਮੇਂ ਵੀ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਇੱਥੇ ਕੀਰਤਨ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਆਏ ਗਏ ਨੂੰ ਲੰਗਰ ਪਾਣੀ ਦੇਣਾ, ਔਰ ਸੰਗਤ ਪੰਗਤ ਕਾਇਮ ਕਰਕੇ ਜਿਵੇਂ ਮਹਾਰਾਜ ਫਿਰ ਅੱਗੇ ਉਹ ਸਿੰਗਲਾ ਦੀਪ ਵੱਲ ਨੂੰ ਸ਼ਿਵਰਾਵ ਰਾਜੇ ਕੋਲ ਚਲੇ ਗਏ ਸਨ, ਉਹ ਅੱਜ ਪ੍ਰਸੰਗ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਗੁਰੂ ਨਾਨਕ ਆਨਨ ਬੈਨ ਭਨੈ, ਜਿਹੜੀਆਂ ਕੁੱਤੀਆਂ ਜਿਹੀਆਂ ਬਣ ਕੇ ਜੀ ਬਣ ਗਈ ਹੈ, ਫਿਰ ਇਹਨਾਂ ਦੇ ਪਤੀਆਂ ਦੀ ਬੇਨਤੀ ਕਰਨ ਤੋਂ ਗੁਰੂ ਮਹਾਰਾਜ ਬੋਲੇ, ਆਪਣੇ ਮੁੱਖੋਂ ਤੋਂ ਬਚਨ ਕਹਿਣ ਲੱਗੇ ਹਨ ਇਹਨਾਂ ਨੂੰ। ਗੁਰਸਿੱਖੀ ਮਨ ਜੂਰ ਕਰੋ ਮਨ ਮਾਹੀ, ਕਹਿੰਦੇ ਵੀ ਤਾਂ ਹੀ ਠੀਕ ਹੋ ਸਕਦੀਆਂ ਜੇ ਤੁਸੀਂ ਮਨ ਦੇ ਵਿੱਚ ਜਿਹੜੀ ਗੁਰੂ ਦੀ ਸਿੱਖਿਆ ਹੈ ਉਹਨੂੰ ਮੰਨ ਲਵੋ, ਜੋ ਅਸੀਂ ਕਹਿੰਦੇ ਉਹ ਸਿੱਖ ਸਾਨੂੰ ਮੰਗ ਲਓਗੇ। ਧਰਮਸਾਲ ਕਰੋ ਹਰ ਨਾਮ ਰਰੋ, ਉਹ ਕੀ ਹੈ ਵੀ ਇਹ ਸਿਕਸ਼ਾ ਵੀ ਇੱਥੇ ਤੁਸੀਂ ਧਰਮ ਦੀ ਜਗ੍ਹਾ ਕਮਾਲ ਕਾਇਮ ਕਰ ਲਓ, ਅਤੇ ਧਰਮ ਦੀ ਜਗ੍ਹਾ ਵੀ ਧਰਮਸ਼ਾਲਾ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਉਚਾਰਿਆ ਕਰੋ। ਉਰ ਭਾਓ ਧਰੋ ਹਰ ਕੈ ਕ੍ਰਿਤ ਯਾਹੀ, ਇਸੇ ਤਰ੍ਹਾਂ ਹਿਰਦੇ ਵਿੱਚ ਪ੍ਰੇਮ ਧਾਰੋ ਵਾਹਿਗੁਰੂ ਨਾਲ, ਅਤੇ ਆਹ ਜਿਹੜਾ ਕਿਰਤਾ ਕਰਤੱਵ ਹੈ, ਆਏ ਗਏ ਨੂੰ ਮੰਤਰ ਜੇ ਪੜ੍ਹ ਕੇ ਕਿਸੇ ਨੂੰ ਕੁਝ ਅਸਰ ਦੇਣਾ, ਕਿਸੇ ਨੂੰ ਕੁਝ ਕਰ ਲੈਣਾ, ਕਿਉਂ ਫਸਾਉਣਾ ਬੰਨਣਾ, ਇਹ ਕੰਮ ਛੱਡ ਗਏ ਜੰਤਰ ਮੰਤਰ ਤਵੀਜ ਧਾਗੇ ਜੇ ਕਰਨੇ, ਆਹ ਕਰੋ ਧਰਮ ਦੀ ਜਗ੍ਹਾ ਬਣਾਓ, ਉੱਥੇ ਬੈਠ ਕੇ ਨਾਮ ਜਪੋ, ਆਏ ਗਏ ਨਾ ਹਿਰਦੇ ਕਰਕੇ ਪ੍ਰੇਮ ਧਾਰੋ ਸੇਵਾ ਕਰੋ। ਸਿੱਖ ਸੰਤਨ ਸੇਵਾ ਹੋਏ ਭਲੋ ਤੁਮ, ਆਏ ਗਏ ਜਿਹੜੇ ਸਿੱਖ ਸੰਤ ਹੈ ਉਹਨਾਂ ਦੀ ਸੇਵਾ ਕਰੋ, ਫਿਰ ਤੁਹਾਡਾ ਭਲਾ ਹੋ ਜਾਵੇਗਾ ਸਾਰਿਆਂ ਦਾ ਹੀ। ਗਰੀਬ ਪਰੈ ਨਹਿ ਅੰਤਕ ਫਾਹੀ, ਅੱਗੇ ਵੀ ਪਰਲੋਕ ਵਿੱਚ ਤੁਹਾਨੂੰ ਬੜਾ ਭਾਰੀ ਇਸਦਾ ਲਾਭ ਹੋਊਗਾ। ਕਹਿੰਦੇ ਉਹ ਧਰਮ ਰਾਜ ਦੇ ਅੱਗੇ ਜਮਾਂ ਦੀ ਜਿਹੜੀ ਗੱਲ ਵਿੱਚ ਤੁਹਾਡੇ ਫਾਹੀ ਨਹੀਂ ਪਵੇਗੀ, ਨਰਕਾਂ ਵਿੱਚ ਨਹੀਂ ਜਾਓਗੇ। ਸੁਣ ਦੀਨ ਭਏ ਭਨ ਹੀ ਮੁਖ ਤੇ, ਮਹਾਰਾਜ ਦੀ ਸਿਕਸ਼ਾ ਸੁਣ ਕੇ ਇਹਨਾਂ ਦੇ ਪਤੀ ਜੇ ਦੀਨ ਹੋਏ, ਆਈ ਨਿਮਾਣੇ ਹੋਏ, ਤੇ ਮੁੱਖੋਂ ਕਹਿਣ ਲੱਗੇ ਹਨ ਸਤਿਗੁਰਾਂ ਨੂੰ, ਤੁਮਰੇ ਅਨੁਸਾਰ ਬਿਨਾ ਹਮ ਨਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੀ ਆਗਿਆ ਤੋਂ ਅਨੁਸਾਰ ਤੋਂ ਬਿਨਾ ਨਹੀਂ, ਆਪਦੇ ਅਨੁਸਾਰ ਹੋ ਕੇ ਅੱਗੇ ਤੋਂ ਅਸੀਂ ਚੱਲਾਂਗੇ, ਜੋ ਕਹੋਗੇ ਉਹੀ ਕਰਾਂਗੇ ਜੀ। ਕਬਿਤ ਨਾਰ ਦੁਰਾਚਾਰ ਬਿਵਚਾਰਨ ਕੀ ਚਾਲ ਜੇ। ਹਾਂ ਫਿਰ ਮਹਾਰਾਜ ਬੋਲੇ, ਕਹਿੰਦੇ ਵੀ ਆ ਜਿਹੜੀਆਂ ਇਸਤਰੀਆਂ ਹੈ ਤਾਂ ਇਹ ਭੇੜੀਆਂ, ਇਹਨਾਂ ਦੀ ਚਾਲ ਜਿਹੜੀ ਰੀਤੀ ਹੈ ਵਿਵਚਾਰ ਕਰਨ ਵਾਲੀ ਹੈ, ਮਾੜੇ ਕੰਮ ਕਰਨ ਵਾਲਾ ਇਹਨਾਂ ਦਾ ਕੰਮ ਹੈ। ਸੋ ਤੋ ਦੁੱਖ ਦੈਨ ਹੂੰ ਕਿ ਜੋਗ ਮਨ ਜਾਣੀਏ, ਇਹਨਾਂ ਨੂੰ ਇਹ ਦੁੱਖ ਮਿਲਣਾ ਹੀ ਚਾਹੀਦਾ, ਦੁੱਖ ਦੇਣਾ ਚਾਹੀਦਾ, ਇਸ ਤਰ੍ਹਾਂ ਤੁਸੀਂ ਮਨ ਵਿੱਚ ਜਾਣ ਲਓ ਵੀ ਇਹੋ ਜਿਹੜਾ ਕੰਮ ਆਏ ਗਿਆ ਸਾਧੂ ਦੇ ਗਲ ਵਿੱਚ ਮੰਤਰ ਪੜ੍ਹ ਕੇ ਧਾਗੇ ਜੇ ਪਾ ਕੇ ਆਹ ਕੁਝ ਕਰਨ, ਉਹਨਾਂ ਨੂੰ ਦੁੱਖ ਦੇਣਾ ਜੋਗ ਹੀ ਹੁੰਦਾ, ਉਹਨਾਂ ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਭਏ ਹੋ ਅਧੀਨ ਪੁੰਨ ਬੇਨਤੀ ਸੁਕੀਨ ਤੁਮ, ਤੁਸੀਂ ਇਹਨਾਂ ਦੇ ਮਾਲਕ ਹੋ, ਤੁਸੀਂ ਇਹ ਕਹਿੰਦੇ ਸਾਡੇ ਅਧੀਨ ਹੋਏ ਹੋ, ਆਪਣਾ ਫਿਰ ਤੁਸੀਂ ਸਾਡੇ ਅੱਗੇ ਬੇਨਤੀ ਕਰਦੇ ਹੋ। ਜਾਂ ਤੇ ਹੋਏ ਨਾਰ ਤਨ ਇਨ ਕੇ ਪ੍ਰਮਾਨੀਏ, ਇਸ ਕਰਕੇ ਵੀ ਤੁਸੀਂ ਬਚਨ ਮੰਨ ਲਓ ਵੀ ਇਹਨਾਂ ਦਾ ਫਿਰ ਹੁਣ ਜਿਹੜਾ ਸਰੀਰ ਹੈ ਉਹ ਪਹਿਲਾਂ ਵਰਗਾ ਹੋ ਜਾਏਗਾ, ਇਸਤਰੀਆਂ ਹੋ ਜਾਣਗੀਆਂ, ਇਹ ਹੁਣ ਭੇਡ ਤੇ ਕੁੱਤੀ ਨਹੀਂ ਰਹੇਗੀ। ਐਸੇ ਹੀ ਭਨਤ ਭਈ ਦੇਹ ਤਿੰਨ ਪੂਰਬ ਸੀ, ਇਸ ਤਰ੍ਹਾਂ ਕਹਿੰਦਿਆਂ ਸਾਰੀ ਪਹਿਲੇ ਵਰਗੀ ਇਹਨਾਂ ਦੀ ਦੇਹੀ ਹੋ ਗਈ ਹੈ, ਉਸੇ ਰੂਪ ਵਿੱਚ ਹੀ ਆ ਗਈਆਂ ਹਨ ਦੋਵੇਂ ਹੀ। ਫਿਰ ਗੁਰ ਰੂਪ ਪੁੰਨ ਮਨ ਪਛਤਾਨੀਏ, ਫਿਰ ਗੁਰੂ ਮਹਾਰਾਜ ਦੇ ਸਰੂਪ ਵੱਲੀ ਦੇਖ ਕੇ ਮਨ ਵਿੱਚ ਬਹੁਤ ਪਛਤਾਉਣ ਲੱਗੀਆਂ ਹਨ, ਅਸੀਂ ਬਹੁਤ ਮਾੜਾ ਕੰਮ ਕਰਿਆ ਹੈ। ਕਰੁਣਾ ਕੇ ਐਨ ਰਹੇ ਤਹਾਂ ਭਈ ਰੈਨ ਜਬ, ਕਿਰਪਾ ਦੇ ਕਰ ਸਤਿਗੁਰੂ ਉਹਨਾਂ ਦੇ ਘਰ ਦੇ ਵਿੱਚ ਹੀ ਰਾਤ ਦੇ ਸਮੇਂ ਰਹੇ ਹਨ। ਕਿੰਨੀ ਸੁੱਖ ਸੈਨ ਜਾਂ ਕੋ ਭੈ ਨ ਕਿਤ ਥਾਨੀਏ, ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਅਸਥਾਨ ਤੇ ਕੋਈ ਡਰ ਪੈ ਨੀ ਜੰਤਰ ਮੰਤਰ ਤੂੜੇ ਦਾ, ਉਹਨਾਂ ਨੇ ਨਿਰਭੈ ਹੋ ਕੇ ਰਾਤ ਨੂੰ ਇੱਥੇ ਸੁਖ ਨਾਲ ਵਿਰਾਜਣਾ ਕੀਤਾ ਹੈ। ਸਵਈਆ ਪੁਨਸਾਰ ਭਈ ਧਨ ਕੁੰਭ ਕੰਬ ਕਈ, ਜਦੋਂ ਸਵੇਰ ਹੋਈ ਹੈ ਤੇ ਉਸ ਵੇਲੇ ਸੰਖਾਂ ਦੀ ਹਰ ਪਾਸੇ ਆਵਾਜ਼ ਹੀ ਹੋਈ, ਸੰਖ ਵੱਜਣ ਲੱਗੇ ਹਨ। ਨਿਸ ਨਾਸ ਗਈ ਸੁਖ ਸਾਗਰ ਜਾਗੇ, ਰਾਤ ਬੀਤ ਗਈ ਹੈ, ਸੁਖਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਜਾਗ ਪਏ ਹਨ। ਮਿਲ ਮਾਨਵ ਜਾਨ ਭੇ ਵਹਿ ਕੋ, ਜਿੰਨੇ ਇੱਥੋਂ ਧਨਪੁਰ ਨਗਰ ਦੇ ਲੋਕ ਹੈ ਆਪੋ ਵਿੱਚ ਹੀ ਮਿਲੇ ਹੈ, ਸਤਿਗੁਰਾਂ ਦਾ ਭੇਦ ਜਾਣਿਆ ਵੀ ਇਹ ਤਾਂ ਮਹਾਨ ਸਾਧੂ ਸੰਤ ਹੈ। ਤਿੰਨ ਆਨਵ ਭੇਟ ਹਿਰਦੇ ਅਨੁਰਾਗੇ, ਸਾਰੇ ਨਗਰ ਦੇ ਹਿਰਦੇ ਵਿੱਚ ਪ੍ਰੇਮ ਕਰਕੇ ਸਤਿਗੁਰੂ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਲਿਆਉਣ ਲੱਗ ਪਏ ਹਨ। ਪਗ ਪਾਹੁਲ ਦੀਨ ਕਰਤਾਰਥ ਕੀਨ, ਮਹਾਰਾਜ ਨੇ ਆਪਣੇ ਚਰਨਾਂ ਦੀ ਸਭ ਨੂੰ ਪਹੁਲ ਦਿੱਤੀ ਹੈ, ਚਨਾਮ ਦਿੱਤੀ ਹੈ, ਸਭ ਨੂੰ ਸਫਲੇ ਨਿਹਾਲ ਕਰ ਦਿੱਤਾ ਹੈ। ਭਏ ਅਗਹੀਨ ਵੱਡੇ ਵੱਡ ਭਾਗੇ, ਵੱਡੇ ਭਾਗਾਂ ਵਾਲੇ ਜਿਹੜੇ ਸੀ ਨਾ ਉਹ ਕਹਿੰਦੇ ਬਹੁਤ ਵੱਡੇ ਪਾਪਾਂ ਤੋਂ ਰਹਿਤ ਹੋ ਗਏ, ਬੜ ਭਾਗੀ ਬਣ ਗਏ ਹਨ। ਧਰਮ ਸਾਲ ਵਿਸਾਲ ਰਚੀ ਤੇ ਕਾਲ, ਉਸੇ ਵੇਲੇ ਸਾਰਿਆਂ ਨੇ ਸਿੱਖੀ ਧਾਰ ਕੇ ਬੜੀ ਛੇਤੀ ਧਰਮਸਾਲਾ ਧਰਮ ਦੀ ਜਗ੍ਹਾ ਬਣਾ ਲਈ ਹੈ। ਦਿਆਲਕ ਕੀਰਤ ਹੈ ਮਤ ਪਾਗੇ, ਸਾਰਿਆਂ ਦੀ ਜਿਹੜੀ ਅਕਲ ਵੱਧ ਹੈ ਉਹ ਦਿਆਲੂ ਵਾਹਿਗੁਰੂ ਦੀ ਕੀਰਤੀ ਵਿੱਚ ਕਹਿੰਦੇ ਲੰਘੀ ਗਈ ਹੈ, ਪਰਮੇਸ਼ਰ ਦੀ ਮਹਿਮਾ ਵਡਿਆਈ ਵਿੱਚ ਰੰਗੇ ਗਏ ਲੱਗ ਗਏ ਹਨ। ਦਿਨ ਪੰਚ ਰਹੇ ਅਗ ਓਗ ਦਹੇ, ਗੁਰੂ ਨਾਨਕ ਸਾਹਿਬ ਜੀ ਇਨ ਨਗਰ ਦੇ ਵਿੱਚ ਪੰਜ ਕੁ ਦਿਨ ਤੱਕ ਰਹੇ ਹੈ, ਸਾਰਿਆਂ ਨੂੰ ਸਿੱਖ ਬਣਾ ਕੇ ਸਾਰਿਆਂ ਦੇ ਸਮੂਹ ਭਾਵ ਦਗਧ ਕੀਤੇ ਸਾੜੇ ਹਨ। ਕੌਣ ਬੈਨ ਕਹੇ ਹਮ ਜਾਹੇ ਅਗਾਰੀ, ਫਿਰ ਉਸ ਵੇਲੇ ਸਾਰੇ ਮਹਾਰਾਜ ਨੇ ਬਚਨ ਕਹੇ ਵੀ ਹੁਣ ਅਸੀਂ ਅੱਗੇ ਜਾਂਦੇ ਹਾਂ। ਕਰ ਜੋਰ ਉਪਮਾਨ ਬਿਨੈ ਯਉ ਬਖਾਨ, ਉਸ ਵੇਲੇ ਜਿਹੜੇ ਉੱਥੋਂ ਦੇ ਪੁਰਖ ਹੈ ਸਿੱਖ ਬਣੇ ਹੱਥ ਜੋੜ ਕੇ ਬੇਨਤੀਆਂ ਕਹਿੰਦੇ ਹਨ, ਭਈ ਇਹ ਥਾਨ ਮਾਇਆ ਸੋ ਤੁਮਾਰੀ, ਇਸ ਸਥਾਨ ਤੇ ਤੁਹਾਡੀ ਬੜੀ ਭਾਰੀ ਮਿਹਰ ਹੋ ਗਈ ਹੈ, ਆਪ ਜੀ ਨੇ ਸਾਨੂੰ ਸਿੱਖ ਸਜਾ ਕੇ ਪਰਮੇਸ਼ਰ ਦੇ ਲੜ ਲਾ ਦਿੱਤਾ ਹੈ। ਮਤ ਮੰਦਨ ਕੋ ਗਤ ਪੰਥ ਦਇਓ, ਅਸੀਂ ਤਾਂ ਮਹਾਰਾਜ ਸਾਰੇ ਭੈੜੀ ਮਤ ਵਾਲੇ ਲੋਕ ਸੀ, ਆਪਣੀਆਂ ਪਤਨੀਆਂ ਸਾਨੂੰ ਮਹਾਰਾਜ ਜਿਹੜਾ ਮੁਕਤੀ ਵਾਲਾ ਰਸਤਾ ਤੁਸੀਂ ਦੱਸ ਦਿੱਤਾ ਹੈ। ਸੁਖ ਕੰਦ ਗੋਬਿੰਦ ਮੁਕੰਦ ਉਦਾਰੀ, ਇਹ ਤਾਂ ਮਹਾਰਾਜ ਸੁਖਾਂ ਦੇ ਬੱਦਲ ਹੋ, ਗੋਬਿੰਦ ਰੂਪ ਮੁਕਤੀ ਦਾਤੇ ਉਦਾਰੀ ਸਖੇ ਦਾਤੇ ਹੋ, ਇਹ ਠੌਰ ਰਹੋ ਦਿਨ ਔਰ ਕਛੂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਸਥਾਨ ਤੇ ਕੁਝ ਨਾ ਇਹ ਜਗ੍ਹਾ ਤੇ ਕੁਝ ਦਿਨ ਦਿਨ ਤੁਸੀਂ ਹੋਰ ਵੀ ਰਹੋ, ਸਿਰ ਮੌਰ ਤੁਸੀਂ ਜਗ ਮੈਂ ਗਤਕਾਰੀ, ਇਹ ਤਾਂ ਸੰਸਾਰ ਦੇ ਵਿੱਚ ਮਹਾਰਾਜ ਮੁਕਤੀ ਕਰਨ ਵਾਲੇ ਸਭ ਤੋਂ ਸ਼੍ਰੋਮਣੀ ਹੋ, ਤੁਹਾਡੇ ਵਰਗਾ ਕੋਈ ਮੁਕਤ ਕਰਨ ਵਾਲਾ ਇਹ ਦੁਨੀਆਂ ਵਿੱਚ ਹੋ ਨਹੀਂ ਸਕਦਾ ਹੈ। ਸਵਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ, ਗੁਰੂ ਮਹਾਰਾਜ ਨੇ ਜਾਂਦਿਆਂ ਸਮਿਆਂ ਕਿਹਾ ਵੀ ਸਾਰੇ ਰਲ ਮਿਲ ਕੇ ਧਰਮ ਦੀ ਜਗ੍ਹਾ ਵਿੱਚ ਆ ਕੇ ਮੁਖੋਂ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰੋ। ਅਰਦਾਸ ਤਿਹਾਵਲ ਕੀ ਕਰੀਏ, ਲੜ ਮਿਲ ਕੇ ਕੜਾਹ ਪ੍ਰਸ਼ਾਦੀ ਦੇਗ ਬਣਾ ਲੈਣੀ ਹੈ ਤੇ ਖੜਿਆ ਹੋ ਕੇ ਅਰਦਾਸ ਕਰਨੀ ਹੈ। ਮਨ ਕਾਮਨਾ ਪੂਰਨ ਹੋਵੇਗੀ, ਇਸ ਤਰ੍ਹਾਂ ਜਿਹੜੀ ਕੋਈ ਮਨ ਦੇ ਵਿੱਚ ਕਾਮਨਾ ਹੋਵੇਗੀ ਪ੍ਰਸ਼ਾਦ ਤੇ ਅਰਦਾਸ ਕਰਨ ਨਾਲੋ ਪੂਰੀ ਹੋ ਜਾਇਆ ਕਰੇਗੀ ਤੁਹਾਡੀ। ਹਰ ਕੀਰਤ ਪ੍ਰੀਤ ਹਿਰਦੇ ਧਰੀਏ, ਵਾਹਿਗੁਰੂ ਦੀ ਜਿਹੜੀ ਕੀਰਤੀ ਹੈ ਤੇ ਪ੍ਰੀਤੀ ਹੈ, ਵਡਿਆਈ ਤੇ ਪ੍ਰੀਤੀ ਹਿਰਦੇ ਵਿੱਚ ਧਾਰੀ ਰੱਖੀਏ। ਸਤ ਸੰਗਤ ਸੋ ਮਿਲ ਕਾਲ ਬਿਤਾਵੋ, ਕਹਿੰਦੇ ਚੰਗੀ ਸਰਦੀ ਸੰਗਤ ਵਿੱਚ ਮਿਲ ਕੇ ਤੁਸੀਂ ਸਮਾਂ ਬਿਤਾਇਆ ਕਰੋ, ਲੰਘਾਇਆ ਕਰੋ। ਮੈਲ ਅਮੰਗਲ ਕੀ ਹਰੀਏ, ਜਿਹੜੀ ਤਰ੍ਹਾਂ ਤਰ੍ਹਾਂ ਦੇ ਪਾਪਾਂ ਦੀ ਮੈਲ ਹੈ ਇਹਨੂੰ ਨਾਸ ਕਰ ਦਈਏ, ਲਾ ਲਈਏ। ਇਹ ਭਾਂਤ ਦਇਓ ਉਪਦੇਸ਼ ਤਿਨੈ, ਇਸ ਤਰ੍ਹਾਂ ਦਾ ਜਿਹੜਾ ਉਪਦੇਸ਼ ਹੈ ਉਹ ਨਗਰ ਦੇ ਲੋਕਾਂ ਦੇ ਤਾਈਂ ਸਤਿਗੁਰੂ ਜੀ ਨੇ ਦਿੱਤਾ ਹੈ। ਹੁਣ ਆਪ ਚੱਲੇ ਭਿਖ ਜਾਂ ਧਰੀਏ, ਹਾਂ ਫੇਰ ਕਹਿੰਦੇ ਆਪ ਇੱਥੋਂ ਚੱਲ ਪਏ ਹਨ, ਜਿਨ੍ਹਾਂ ਨੂੰ ਵੇਖ ਕੇ ਇਸ ਸੰਸਾਰ ਤੋਂ ਤਰ ਜਾਈਦਾ। ਉਹ ਖਾਲਸਾ ਤਵਾਰੀਖ ਵਿੱਚ ਇਸ ਤਰ੍ਹਾਂ ਵੀ ਲਿਖਿਆ ਹੈ ਵੀ ਜਾਣ ਸਮੇਂ ਇਹਨਾਂ ਨੇ ਕੁਮਾਰਾ ਤੋਂ ਨਿਸ਼ਾਨੀ ਮੰਗੀ ਸੀ ਕਿ ਮਹਾਰਾਜ ਦੀ ਨਿਸ਼ਾਨੀ ਨੂੰ ਲੈ ਕੇ ਦਰਸ਼ਨ ਹੋਣਗੇ, ਯਾਦ ਆਉਂਗੇ, ਉਹਦੀ ਅਸੀਂ ਪੂਜਾ ਕਰਾਂਗੇ। ਇਹ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਇੱਕ ਵਰਸ਼ਾ ਬਖਸ਼ਿਆ ਸੀ, ਇਹ ਸ਼ਸਤਰ ਦਿੱਤਾ ਸੀ, ਕਹਿੰਦੇ ਵੀ ਇਹਦੀ ਪੂਜਾ ਕਰ ਲਿਆ ਕਰੋ, ਇਹਦੇ ਦਰਸ਼ਨ ਕਰ ਲਿਆ ਕਰੋ। ਇਸ ਤਰ੍ਹਾਂ ਕਹਿੰਦੇ ਹੁਣ ਵੀ ਉਹ ਧੰਨਪੁਰ ਦੇ ਵਿੱਚ ਮਹਾਰਾਜ ਦਾ ਬਖਸ਼ਿਆ ਹੋਇਆ ਵਰਸ਼ਾ ਹੈਗਾ ਸਵਾਏ ਮਾਨ। ਦੋਹਰਾ ਇਸ ਪ੍ਰਕਾਰ ਕੀ ਸੁਮਤ ਦੇ, ਇਸ ਤਰ੍ਹਾਂ ਦੀ ਗੁਰੂ ਮਹਾਰਾਜ ਜੀ ਨੇ ਸ੍ਰੇਸ਼ਟ ਅਕਲ ਮਤ ਦੇ ਕੇ ਅੰਤ ਦੇਸ਼ ਜਗ ਦੇਸ਼, ਜਿਹੜਾ ਕੋਈ ਦੇਸ਼ ਅਲਾਸਿਆ ਉਹ ਜਗ ਦੇ ਮਾਲਕ ਉਧਰ ਨੂੰ ਚੱਲੇ ਹਨ। ਕਵਨੇ ਪੂਰਨ ਕਾਮਨ, ਉਹਨਾਂ ਲੋਕਾਂ ਦੀਆਂ ਉਹਨਾਂ ਦੇਸ਼ਾਂ ਦੀਆਂ ਕਾਮਨਾ ਪੂਰਨ ਕਰਨ ਲਈ ਚੱਲੇ ਹਨ। ਜੋ ਸ਼ਿਵ ਨਾਭ ਨਰੇਸ਼, ਸਿੰਗਲਾਪੁਰ ਦੇ ਵਿੱਚ ਸ਼ਿਵ ਨਾਭ ਰਾਜਾ ਰਹਿੰਦਾ ਹੈ। ਦੋਹਰਾ ਸ੍ਰੀ ਗੁਰ ਪਗ ਨਖ ਕਾਂਤ ਜੇ, ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਦੇ ਚਰਨ ਹੈ ਉਹਨਾਂ ਦੀ ਜਿਹੜੀ ਨੋਹਾਂ ਦੀ ਕ੍ਰਾਂਤੀ ਹੈ ਸੁੰਦਰਤਾ ਹੈ। ਰੁਚਿਰ ਚੰਦਰਿਕਾ ਮਾਨ, ਮੈਂ ਕਵੀ ਜਿਵੇਂ ਸੋਹਣੀ ਚੰਦਰਮਾ ਦੀ ਚਾਨਣੀ ਹੁੰਦੀ, ਉਹੇ ਜਿਹਾ ਚੰਦਰਮਾ ਦੀ ਚਾਨਣੀ ਵਰਗੇ ਨੋਹਾਂ ਦੀ ਸੁੰਦਰਾਂ ਨੂੰ ਮੰਨ ਕੇ ਕਰ ਚਕੋਰ ਮਨ ਆਪਣ, ਆਪਣਾ ਜਿਹੜਾ ਮਨ ਹੈ ਕਹਿੰਦੇ ਚਕੋਰ ਚੰਦਰ ਚਾਂਦਨੀ ਦਾ ਚਕੋਰ ਬਣਾ ਕੇ, ਕਹੋ ਕਥਾ ਗਤ ਦਾਨ, ਜਿਹੜੀ ਮੁਕਤੀ ਦੇਣ ਵਾਲੀ ਕਥਾ ਉਹ ਕਹਿੰਦਾ ਜਾਂ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਦੀ ਅਗਲੀ ਕਥਾ ਮੈਂ ਕਵੀ ਕਹਿੰਦਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਆਪ ਸ੍ਰੀ ਨਾਨਕ ਕੀਨ ਪਿਆਨਾ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਹ ਧੰਨਪੁਰ ਨਾਮੇ ਨਗਰ ਤੋਂ ਜੋ ਟਾਕੇ ਸ਼ਹਿਰ ਤੋਂ 5 ਕਮੀਲ ਦੇ ਫਾਸਲੇ ਉੱਪਰ ਉੱਥੋਂ ਅੱਗੇ ਚੱਲਣਾ ਕੀਤਾ ਹੈ। ਮੈਂ ਪੁੰਨ ਸੰਗ ਦੁਤੀਏ ਮਰਦਾਨ, ਭਾਈ ਬਾਲਾ ਜੀ ਕਹਿੰਦੇ ਇੱਕ ਤਾਂ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੈ ਸੀ, ਦੂਸਰਾ ਭਾਈ ਮਰਦਾਨਾ ਹੈ ਸੀ। ਦੇ ਕਾਰ ਕੇਤਕ ਥਾਨ ਉਪਦੇਸ਼ਾ, ਇਸ ਤਰ੍ਹਾਂ ਰਸਤੇ ਵਿੱਚ ਕਈ ਥਾਨਾਂ ਵਿੱਚ ਉਪਦੇਸ਼ ਦੇ ਕੇ ਸਤਨਾਮ ਵਾਹਿਗੁਰੂ ਜਪਣ ਦਾ, ਸਿਮਰਹ ਸਤਨਾਮ ਜਗਤੇਸ਼ਾ, ਜਿੱਥੇ ਵੀ ਜਾਂਦੇ ਸਭ ਨੂੰ ਕਹਿੰਦੇ ਭਾਈ ਜਿਹੜਾ ਸੰਸਾਰ ਦਾ ਮਾਲਕ ਪਰਮੇਸ਼ਰ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰੋ ਤੁਸੀਂ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ, ਇਉਂ ਕਹਿੰਦੇ ਜਿਹੜੇ ਕੋਈ ਪਿੰਡ ਹੈ ਜਾਂ ਵੱਡੇ ਨਗਰ ਹੈ ਸਾਰਿਆਂ ਵਿੱਚ ਚੰਗਾ ਭਾਵ ਭਗਤੀ ਦਾ ਰਸਤਾ ਹੀ ਪ੍ਰਗਟ ਕੀਤਾ ਹੈ। ਚਲਤ ਚਲਤ ਸਾਗਰ ਪੁੰਨ ਆਵਾ, ਚਲਦਿਆਂ ਚਲਾਉਂਦਿਆਂ ਅੱਗੇ ਕਹਿੰਦੇ ਸਮੁੰਦਰ ਆ ਗਿਆ ਹੈ। ਚਾਏ ਭਏ ਠਾਂਡੇ ਤਿਹ ਤੀਰਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਸਮੁੰਦਰ ਦੇ ਕਿਨਾਰੇ ਤੇ ਜਾ ਕੇ ਸਤਿਗੁਰੂ ਜੀ ਖੜਿਆ ਹੋ ਗਏ। ਬੋਲੇ ਸ੍ਰੀਮੁਖ ਵਾਕ ਗੰਭੀਰਾ, ਉਸ ਵੇਲੇ ਜੋ ਗੰਭੀਰਤਾ ਵਾਲੇ ਸਤਿਗੁਰੂ ਮੁਖੋਂ ਬਚਨ ਬੋਲੇ ਹਨ। ਕਹ ਬਾਲਾ ਸਾਗਰ ਅਸਗਾਹ, ਭਾਈ ਬਾਲਾ ਦੱਸ ਜਿਹੜਾ ਸਮੁੰਦਰ ਹੈ ਬੜਾ ਹਾਸ ਤੋਰ ਹੈ, ਤਕੜਾ ਡੂੰਘਾ ਹੈ। ਕਹੂ ਨ ਪਈਅਤ ਤੇਹ ਕੋ ਥਾਹ, ਜਿਹਦਾ ਥਾਤ ਡੂੰਘਾਈ ਪਾਈ ਜੀ ਨੀ ਜੀ ਕਿੰਨਾ ਕੁ ਡੂੰਘਾ ਪਤਾ ਨਹੀਂ ਲੱਗਦਾ ਹੈ। ਜਾਣੋ ਪਾਰ ਚਹਿਤ ਹਮ ਮਨ ਮੈਂ, ਇਹ ਵੀ ਭਾਈ ਬਾਲੇ ਅਸੀਂ ਮਨ ਵਿੱਚ ਚਾਹੁੰਦੇ ਹਾਂ ਵੀ ਇਸ ਮੰਤਰੋਂ ਤੋਂ ਪਾਰ ਜਾਣਾ, ਅਗਲੇ ਪਾਸੇ ਜਾਣਾ ਹੈ। ਕਿਸ ਪ੍ਰਕਾਰ ਗਮਨ ਅਬ ਬਨ ਮੈਂ, ਹਾਂਜੀ ਕਿਸ ਪ੍ਰਕਾਰ ਗਮਨ ਅਬ ਬਨ ਮੈਂ। ਹਾਂ, ਬਨ ਉਹ ਪਾਣੀ ਦਾ ਹੁੰਦਾ, ਵੀ ਇਹ ਪਾਣੀ ਦੇ ਉੱਪਰ ਵੀ ਆਪਾਂ ਹੁਣ ਕਿਵੇਂ ਚੱਲੀਏ ਤੂੰ ਦੱਸ। ਨਿਕਟ ਨਾ ਕੋ ਅਬ ਆਏ ਜਹਾਜ਼ਾ, ਭਾਈ ਬਾਲਾ ਹੁਣ ਜਿਹੜਾ ਜਹਾਜ਼ ਆ ਉਹ ਤਾਂ ਕੋਈ ਨੇੜੇ ਨਹੀਂ ਆਇਆ ਦਿਸਦਾ ਹੈ। ਜਾਂ ਤੇ ਪਾਰ ਜਾਣ ਹੋਇ ਕਾਜਾ, ਇਸ ਕਰਕੇ ਚਲੋ ਜਹਾਜ਼ ਤੇ ਚੜ ਕੇ ਸਮੁੰਦਰ ਪਾਰ ਹੋਣ ਦਾ ਕੰਮ ਹੋ ਜਾਂਦਾ। ਤੂੰ ਸਿਆਨੋ ਕਛ ਮਸਲਤ ਮਹਾਰਾਜ ਦੀ ਮੌਜ ਹੈ। ਭਾਈ ਬਾਲੇ ਨੂੰ ਕਹਿੰਦੇ ਵੀ ਤੂੰ 3 ਸਾਲ ਸਾਡੇ ਨਾਲ ਵੱਡਾ ਹੈ, ਇਸ ਕਰਕੇ ਸਿਆਣਾ ਹੈ, ਕੋਈ ਸਲਾਹ ਦੇ ਦੇ ਸਾਨੂੰ। ਜਿਸ ਪ੍ਰਕਾਰ ਤੇ ਗਮਨ ਕਰੀਜੈ, ਜਿਸ ਕਰਕੇ ਭਰਾਵਾ ਆਪਾਂ ਵੀ ਚੱਲਣਾ ਕਰੀਏ ਸਮੁੰਦਰ ਦੇ ਉੱਪਰੋਂ ਦੀ। ਸੁਣੀਏ ਸ੍ਰੀ ਅੰਗਦ ਗਤ ਦਾਨੀ, ਹੈ ਤਾਂ ਭਾਈ ਸਿਆਣਾ ਹੀ ਸੀ, ਕਹਿੰਦੇ ਮੈਂ ਹੇ ਗੁਰੂ ਅੰਗਦ ਸਾਹਿਬ ਮੁਕਤੀ ਦਾਤੇ, ਜਦੋਂ ਮੈਨੂੰ ਸਤਿਗੁਰਾਂ ਨੇ ਪੁੱਛਿਆ ਤੇ ਮੈਂ ਓ ਕਿਹਾ, ਗੁਰਸੋ ਮੈਂ ਬੋਲਿਓ ਅਸ ਬਾਨੀ, ਸਤਿਗੁਰਾਂ ਦੇ ਸਾਥ ਫਿਰ ਓ ਬਚਨ ਬੋਲਿਆ, ਜੋ ਪਾਹਨ ਲੈ ਔਰ ਡੁਬੰਤੇ, ਨਾਨਕ ਸਾਹਿਬ ਜੀ ਜਿਹੜੇ ਕੋਈ ਪੱਥਰ ਨਾ ਹੋਰਨਾਂ ਨੂੰ ਲੈ ਕੇ ਕਹਿੰਦੇ ਡੁੱਬ ਜਾਂਦੇ ਵਿੱਚ ਪਾਣੀ ਦੇ, ਤੁਮਰੇ ਬਚਨਨ ਤੇ ਸੋ ਤਰਨ ਤੇ, ਤੁਸੀਂ ਮਾਰਾ ਬਚਨ ਕਰਦੇ ਹੋ ਪੱਥਰ ਵੀ ਤਰਨ ਲੱਗ ਪੈਂਦੇ ਪਾਣੀ ਉੱਪਰ, ਗਰੂਏ ਗਿਰ ਸਾਗਰ ਪਰ ਤਾਰੇ, ਇਹ ਤਾਂ ਮਾਰਾ ਜਿਹੜੇ ਭਾਰੀ ਭਾਰੀ ਜਿਹੜੇ ਪਹਾੜ ਹੈ ਸਮੁੰਦਰ ਦੇ ਪਾਣੀ ਦੇ ਉੱਪਰ ਤਾਰਤੇ, ਮਾਨਵ ਕੀ ਕਿਆ ਗਣਤ ਉਚਾਰੇ, ਮਾਰਾ ਮਨੁੱਖਾਂ ਦੀ ਗਿਣਤੀ ਤਾਂ ਕੀ ਵਿਚਾਰੀ ਦੀ ਵੀ ਮਨੁੱਖ ਨਾ ਤਰਨੇ ਸਮੁੰਦਰ ਤੋਂ, ਨਾਮ ਲੇ ਜੋ ਤੁਮ ਦਿਨ ਰਹਿਣਾ, ਇਹ ਗੁਰੂ ਨਾਨਕ ਸਾਹਿਬ ਜੀ ਜਿਹੜਾ ਸਿੱਖ ਬਣ ਕੇ ਤੁਹਾਡਾ ਦਿਨੇ ਰਾਤ ਨਾਮ ਲਵੇ, ਸੋ ਭੌਜਲ ਲੰਘ ਸੁਖ ਚੈਨਾ, ਮਾਰਾ ਸੁਖ ਸ਼ਾਂਤੀ ਨਾਲ ਸੰਸਾਰ ਸਮੁੰਦਰ ਲੰਘ ਜਾਂਦਾ, ਸੰਸਾਰ ਤੋਂ ਅੱਗੇ ਨਿਕਲ ਜਾਂਦਾ ਤੇ ਆਹ ਤਾਂ ਗੱਲ ਹੀ ਕੁਛ ਨੀ। ਇਹ ਸਾਗਰ ਕਿਆ ਤਰਨ ਦੁਹੇਲਾ, ਇਹ ਜਿਹੜਾ ਪਾਣੀ ਦਾ ਸਮੁੰਦਰ ਏ ਪਾਰ ਲੰਘਣਾ ਤਰਨਾ ਇਹ ਕੀ ਔਖਾ ਭਲਾ, ਤਾਰਾ ਭੌਜਲ ਭੂਰ ਸੁਹੇਲਾ, ਇਹ ਤਾਂ ਮਾਰਾ ਜਿਹੜਾ ਸੰਸਾਰ ਬੜਾ ਜਿਹਦੇ ਵਿੱਚ ਪੈ ਜਲ ਹੈ, ਇਹ ਮੱਛ ਕਛਾ ਕਾਮ ਕ੍ਰੋਧ ਤੋਂ ਦੂਏ ਤੋਂ ਤੁਸੀਂ ਮਾਰਾ ਔਖੇ ਤੋਂ ਸਹਿਜੇ ਸੌਖੇ ਹੀ ਧਾਰ ਦਿੰਦੇ ਪਾਰ ਲੰਘਾ ਦਿੰਦੇ। ਸੁਣ ਪ੍ਰਸੀਦ ਭੇ ਬਹੁ ਗਤ ਦਾਨੀ, ਇਹ ਗੁਰੂ ਅੰਗਦ ਸਾਹਿਬ ਮਹਾਰਾ ਇਹੋ ਜਿਹੇ ਬਚਨ ਸੁਣ ਕੇ ਸਤਿਗੁਰੂ ਮੁਕਤੀ ਦਾਤੇ ਮੇਰੇ ਤੇ ਬਹੁਤ ਪ੍ਰਸੰਨ ਹੋ ਗਏ, ਬੋਲੇ ਪਰਮ ਮਨੋਹਰ ਬਾਣੀ, ਉਸ ਵੇਲੇ ਆਪਣੇ ਮੁਖ ਤੋਂ ਬੜੀ ਮਨੋਹਰ ਮਨ ਨੂੰ ਚੁਰਾਉਣ ਵਾਲੀ ਸੁੰਦਰ ਬਾਣੀ ਬੋਲੇ, ਸ੍ਰੀ ਮੁਖ ਵਾਕ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸਵਾਇਮਾਨ ਮੁਖ ਤੋਂ ਇਹ ਜਿਹੜਾ ਮਹਾਂਮੰਤਰ ਹੈ ਗੁਰਪ੍ਰਸਾਦ ਤੱਕ ਉਹ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ, ਇਸ ਤਰ੍ਹਾਂ ਫਿਰ ਭਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਮੁੱਖੋਂ ਇਉਂ ਕਿਹਾ, ਚੌਪਈ ਇਹ ਸਲੋਕ ਪਾਠ ਕਰ ਅਬ ਆਛੇ। ਮਹਾਰਾਜ ਕਹਿੰਦੇ ਲੈ ਵੀ ਭਾਈ ਬਾਲਾ ਮਰਦਾਨਾ, ਜਿਹੜਾ ਸਲੋਕ ਅਸੀਂ ਉਚਾਰਨ ਹੈ ਤਾਂ ਇਹ ਮਹਾਂਮੰਤਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰ ਇੱਥੇ ਕਵੀ ਨੇ ਸਲੋਕ ਲਿਖਿਆ, ਕਹਿੰਦੇ ਇਹ ਸਲੋਕ ਵੀ ਚੰਗੀ ਤਰ੍ਹਾਂ ਮੁਖ ਤੋਂ ਪੜਦੇ ਹੋਏ, ਆਵੋ ਗਮਨੇ ਹਮਰੇ ਪਾਛੇ, ਸਾਡੇ ਪਿੱਛੇ ਪਿੱਛੇ ਵੀ ਤੁਸੀਂ ਦੋਵੇਂ ਜਾਣੇ ਚੱਲਦੇ ਆਓ, ਅਸ ਕਹਿ ਸਾਗਰ ਪਾਰ ਗੁਣ ਖਾਨੀ। ਬਾਲਾ ਜੀ ਕਹਿੰਦੇ ਸਾਨੂੰ ਦੋਹਾਂ ਨੇ ਇਸ ਤਰ੍ਹਾਂ ਨੂੰ ਸਤਿਗੁਰਾਂ ਨੇ ਕਹਿ ਕੇ ਜਿਹੜਾ ਗੁਣਾ ਦੀ ਖਾਣਾ ਇਸ ਸਮੁੰਦਰ ਹਨ, ਚੱਲੇ ਜਾਤ ਪਗ ਛੈਤ ਨ ਪਾਨੀ। ਗੁਰੂ ਮਹਾਰਾਜ ਅੱਗੇ ਅੱਗੇ ਚਲੇ ਜਾਂਦੇ, ਅਸੀਂ ਪਿੱਛੇ ਪਿੱਛੇ ਚਲੇ ਜਾ ਰਹੇ ਹਾਂ, ਕਹਿੰਦੇ ਪੈਰਾਂ ਨੂੰ ਕੋਈ ਪਾਣੀ ਨੀ ਸਾਡੇ ਛਿਉਂਦਾ। ਸ੍ਰੀ ਗੁਰ ਪਾਛੇ ਮੈਂ ਮਰਦਾਨਾ, ਗੁਰੂ ਮਹਾਰਾਜ ਦੇ ਪਿੱਛੇ ਕਹਿੰਦੇ ਮੈਂ ਹਾਂ ਤੇ ਮੇਰੇ ਪਿੱਛੇ ਭਾਈ ਮਰਦਾਨਾ ਜੀ ਹਨ, ਤਿਉਂ ਹੀ ਕੀਨੋ ਹਮ ਪ੍ਰਸਥਾਨ। ਇਸ ਤਰ੍ਹਾਂ ਕਹਿੰਦੇ ਤਿੰਨਾ ਜਾਣਿਆਂ ਨੇ ਅਸੀਂ ਚੱਲਣਾ ਕੀਤਾ ਸਮੁੰਦਰ ਉੱਪਰ, ਪੀਗਿਓ ਕਾਹੂ ਨ ਜਲ ਸੋ ਚਰਨਾ, ਕਹਿੰਦੇ ਸਾਡਾ ਤਾਂ ਪਾਣੀ ਦੇ ਨਾਲ ਪੈਰ ਵੀ ਨਹੀਂ ਭਿੱਜਿਆ ਹੈ। ਕਰੁਣਾ ਕੀਨੀ ਤਾਰਨ ਤਰਨਾ, ਗੁਰੂ ਅੰਗਦ ਸਾਹਿਬ ਜੀ ਜਿਹੜੇ ਸੰਸਾਰ ਤੋਂ ਤਾਰਨ ਵਾਸਤੇ ਜਹਾਜ਼ ਰੂਪ ਹੈ, ਉਹ ਗੁਰੂ ਨਾਨਕ ਨੇ ਐਸੀ ਕਿਰਪਾ ਸਾਡੇ ਦੋਹਾਂ ਤੇ ਕੀਤੀ, ਪੈਰ ਨਹੀਂ ਭਿੱਜਿਆ ਹੈ। ਜਾਏ ਪਹੁੰਚੇ ਥੋ ਇੱਕ ਟਾਪੂ, ਹੇ ਗੁਰੂ ਅੰਗਦ ਸਾਹਿਬ ਜੀ ਇੱਕ ਜਗ੍ਹਾ ਤੇ ਜਾ ਪਹੁੰਚੇ, ਜਿਹੜਾ ਸਮੁੰਦਰ ਵਿੱਚ ਹੀ ਇਹ ਟਾਪੂ ਹੈ ਸੀ, ਸਮੁੰਦਰ ਵਿੱਚ ਹੀ ਖੁਸ਼ਕੀ ਜਗ੍ਹਾ ਸੀ। ਨਾਮ ਜਪਾਇਓ ਸੰਕਟ ਖਾਪੂ, ਕਹਿੰਦੇ ਦੁੱਖਾਂ ਨੂੰ ਖਕਤਾਂ ਨੂੰ ਕਰਨ ਵਾਲਾ ਜਿਹੜਾ ਵਾਹਿਗੁਰੂ ਨਾਮ ਹੈ, ਉਸ ਟਾਪੂ ਵਾਲਿਆਂ ਨੂੰ ਸਤਿਗੁਰਾਂ ਨੇ ਜਪਾਇਆ ਹੈ। ਨਾਗਾ ਬੰਦਰ ਤਾਕੋ ਨਮ, ਜਿਹੜਾ ਟਾਪੂ ਦਾ ਨਾਂ ਕਹਿੰਦੇ ਨਾਗਾ ਬੰਦਰਗਾਹ ਕਰਕੇ ਨਾਮ ਹੈ ਸੀ, ਨਾਗਾ ਬੰਦਰ ਜਾਂ ਨਾਗਾ ਪਟਮਾ ਇਸ ਤਰ੍ਹਾਂ ਹੀ ਮਦਰਾਸ ਦੇ ਇਲਾਕੇ ਵਿੱਚ ਹੈ ਸੀ ਇਹ ਨਾਗਾਪਟਨ ਨਾਮ ਦੀ ਬੰਦਰਗਾਹ। ਪੁਨ ਆਗੇ ਗਮਨੇ ਸੁਖ ਧਾਮ, ਇਹ ਨਾਗਾ ਬੰਦਰਗਾਹ ਤੋਂ ਅੱਗੇ ਸੁਖਾਂ ਦੇ ਘਰ ਸਤਿਗੁਰੂ ਚਲੇ ਗਏ, ਇੱਥੇ ਨਾਮ ਜਪਾ ਕੇ। ਹੁਤੋ ਦੇਸ਼ ਜਹ ਸਿੰਗਲਾ ਦੀਪਾ, ਇਹ ਕਹਿੰਦੇ ਇਲਾਕਾ ਇਹ ਸਿੰਗਲਾ ਦੀਪ ਦਾ ਹੈ ਸੀ। ਪਹੁੰਚੇ ਤਾਂ ਕੇ ਜਾਏ ਸਮੀਪਾ, ਸਿੰਗਲਾ ਦੀਪ ਦੇ ਸ਼ਹਿਰ ਦੇ ਨੇੜੇ ਜਾ ਪਹੁੰਚੇ ਹਨ। ਰਾਜੇ ਕੇ ਅਰਾਧਨੇ ਕਰਕੇ, ਜਿਹੜਾ ਸ਼ਿਵਨਾਮ ਰਾਜਾ ਉਹਦੇ ਸਤਿਗੁਰਾਂ ਨੂੰ ਯਾਦ ਕਰਨੇ ਕਰਕੇ, ਗਏ ਦੇਸ਼ ਤਹ ਸੇਵ ਵਿਚਾਰ ਕੈ, ਸੇਵਾ ਭਗਤੀ ਦੀ ਵਿਚਾਰ ਕਰਕੇ ਸਤਿਗੁਰੂ ਦੇ ਇਲਾਕੇ ਵਿੱਚ ਚਲੇ ਗਏ। ਦੋਹਰਾ ਤਿਹ ਨਿਰਿਪਕੋ ਉਪਬਨ ਹੁਤੋ, ਜਿਹੜਾ ਸ਼ਿਵਨਾਗ ਰਾਜਾ ਸੀ ਉਹਦਾ ਕਹਿੰਦੇ ਬਾਹਰ ਬਾਹਰ ਇੱਕ ਬਾਗ ਹੈ ਸੀ। ਸ਼ੁਸ਼ਕ ਖਰੋ ਜਿਹ ਥਾਨ, ਇਸ ਸਥਾਨ ਤੇ ਕਿਸੇ ਕਾਰਨ ਕਰਕੇ ਸੁੱਕਾ ਹੋਇਆ ਖੜੋਤਾ ਹੈ ਸੀ। ਸ੍ਰੀ ਗੁਰ ਪਰਵਿਰਸ਼ੇ ਤਾਸ ਮਹਿ, ਉਹ ਸੁੱਕੇ ਹੋਏ ਬਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਵੇਸ਼ ਹੋ ਗਏ। ਦਾਸਨ ਕੇ ਸੁਖ ਦਾਨ, ਜੋ ਦਾਸਾਂ ਨੂੰ ਸੁਖਾਂ ਦਾ ਦਾਨ ਦੇਣ ਵਾਲੇ ਹਨ। ਚੌਪਈ ਚਰਨ ਕਮਲ ਤੇ ਜਬ ਤੇ ਠਾਂ ਪਾਏ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਨੇ ਜਿਸ ਵੇਲੇ ਉਹ ਸੁੱਕੇ ਬਾਗ ਦੇ ਵਿੱਚ ਚਰਨ ਕਮਲ ਉਸ ਥਾਂ ਤੇ ਪਾਏ ਹਨ, ਸੁੱਕੇ ਬਿਟਪ ਹਰੇ ਹੋਏ ਆਏ, ਕਹਿੰਦੇ ਬਾਗ ਦੇ ਦਰਖਤ ਸੁੱਕੇ ਹੋਏ ਸੀ ਉਹ ਹਰੇ ਭਰੇ ਹੋਏ ਆਏ ਹਨ। ਸੁੰਦਰ ਸਾਖਾ ਦਲ ਫਲ ਫੂਲਾ, ਸੋਹਣੀਆਂ ਟਾਕੀ ਟਾਹਣੀਆਂ ਪੱਤਰੇ ਫਲ ਤੇ ਫੁੱਲਾਂ ਨਾਲ ਹਰੇ ਭਰੇ ਹੋ ਗਏ। ਸੋਹਤ ਭਾ ਸਭ ਮਨ ਅਨੁਕੂਲਾ, ਮਨ ਨੂੰ ਭਾਉਣ ਵਾਲਾ ਜਿਹੜਾ ਬਾਗ ਹੈ ਕਹਿੰਦੇ ਸੋਹਣ ਲੱਗ ਪਿਆ, ਸਜਣ ਲੱਗ ਪਿਆ, ਹਰਾ ਭਰਾ। ਜਬ ਹੈ ਨਗਰ ਕੇ ਲੋਕਾਂ ਨੇ ਦੇਖਾ, ਉਹ ਕਹਿੰਦੇ ਉਸ ਨਗਰ ਦੇ ਲੋਕਾਂ ਨੇ ਦੇਖਿਆ, ਹਿਰਦੇ ਸਭਨ ਆਚਰਜ ਵਿਸ਼ੇਖਾ, ਸਾਰਿਆਂ ਦੇ ਹਿਰਦਿਆਂ ਵਿੱਚ ਬੜੀ ਭਾਰੀ ਚਰਜਤਾ ਜੀ ਆਈ, ਇਹ ਹੈਰਾਨ ਜੇ ਹੋਏ ਹਨ। ਬਾਗਵਾਨ ਤਬ ਹੀ ਸੁਧ ਪਾਈ, ਜਿਹੜਾ ਬਾਗ ਦਾ ਮਾਲੀ ਸੀ ਬਾਗ ਦੀ ਸੰਭਾਲ ਕਰਨਾ, ਜਦੋਂ ਉਹਨੇ ਖਬਰ ਪਾਈ ਆਨ ਗੁਰੂ ਪਗ ਗਰੀਬ ਨਿਵਾਈ, ਝਟਪਟ ਆ ਕੇ ਮਾਲੀ ਨੇ ਬਾਗਵਾਨ ਨੇ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਤੇ ਗਰਦਨ ਨੀਵੀਂ ਕੀਤੀ, ਸਿਰ ਝੁਕਾਇਆ ਹੈ। ਹਰਖ ਕੀਨ ਤਿੰਨ ਹਿਰਦੇ ਵਿਸਾਲਾ, ਬਾਗਵਾਨ ਨੇ ਆਪਣੇ ਹਿਰਦੇ ਵਿੱਚ ਬਹੁਤ ਪ੍ਰਸੰਨਤਾ ਕੀਤੀ। ਪੁਨ ਗਵਨਿਓ ਜਹ ਹੁਤੋ ਭਵਾਲਾ, ਉਸ ਤੋਂ ਬਾਅਦ ਜਿਹੜਾ ਬਾਗਵਾਨ ਜਿੱਥੇ ਰਾਜਾ ਸ਼ਿਵਨਾਗ ਸੀ ਉੱਥੇ ਚਲਾ ਗਿਆ। ਜਾਏ ਸਭਾ ਮਹਿ ਗਿਰਾ ਉਬਾਚੀ, ਸ਼ਿਵਨਾਗ ਦੀ ਸਭਾ ਵਿੱਚ ਜਾ ਕੇ ਤਿਉਂ ਇਸ ਤਰ੍ਹਾਂ ਬਾਗਵਾਨ ਨੇ ਬਚਨ ਬਾਣੀ ਕਿਹਾ, ਸੁਣੋ ਬਾਤ ਭੂਪਤ ਮਮ ਸਾਚੀ, ਹੇ ਵੀ ਰਾਜੇ ਮੇਰੀ ਗੱਲ ਸੁਣ, ਜਿਹੜੀ ਗੱਲ ਆ ਬੜੀ ਸੋਲਾ ਨੇ ਸੱਚੀ ਹੈ। ਉੱਤਮ ਸੰਤ ਏਕ ਚੱਲ ਆਇਓ, ਤੁਹਾਡੇ ਸੁੱਕੇ ਹੋਏ ਬਾਗ ਦੇ ਵਿੱਚ ਬਹੁਤ ਤਗੜਾ ਉੱਤਮ ਸਾਧੂ ਸੰਤ ਚੱਲ ਕੇ ਆਇਆ ਹੈ। ਸੁੱਕੇ ਉਪਬਨ ਪਗ ਜਬ ਪਾਇਓ, ਤੇਰੇ ਸੁੱਕੇ ਹੋਏ ਬਾਗ ਦੇ ਵਿੱਚ ਜਦੋਂ ਉਹਨਾਂ ਨੇ ਪਵਿੱਤਰ ਚਰਨ ਪਾਇਆ ਹੈ ਨਾ, ਹਰਿਆ ਹੋ ਹਰਿਆ ਹੋਤ ਭਇਓ ਤਤਕਾਲ, ਰਾਜਾ ਮੈਂ ਕੀ ਦੱਸਾਂ, ਉਸੇ ਵੇਲੇ ਛੇਤੀ ਦੇ ਕੇ ਉਹ ਹਰਾ ਭਰਾ ਹੋ ਗਿਆ। ਜਿਹ ਕੋ ਦਰਸ਼ਨ ਕਰਤ ਨਿਹਾਲਾ, ਸੰਤਾਂ ਦਾ ਜਿਹੜਾ ਦਰਸ਼ਨ ਹੈ ਕਹਿੰਦੇ ਨਿਹਾਲੋ ਨਿਹਾਲ ਕਰ ਰਿਹਾ ਹੈ। ਦੋ ਚੇਲੇ ਤਾਂ ਹੈ ਤਾਂ ਕੇ ਸੰਗਾ, ਜਿਹੜੇ ਉੱਤਮ ਸੰਤ ਦੋ ਉਹਨਾਂ ਦੇ ਸੇਵਕ ਨਾਲ ਹਨ। ਚੱਲ ਹੋ ਨਿਕਟ ਤੇ ਧਾਰ ਉਮੰਗਾ, ਹੇ ਸ਼ਿਵਨਾਵ ਰਾਜੇ ਤੂੰ ਇਸ ਤਰ੍ਹਾਂ ਪ੍ਰਸ਼ਾਦ ਧਾਰ ਕੇ ਉਹਨਾਂ ਦੇ ਕੋਲ ਚੱਲ। ਸੁਣ ਤੋ ਸਰੋਨ ਭੂਪਤ ਹਰ ਖਾਇਓ। ਬਾਗਬਾਨ ਤੋਂ ਸੁਣ ਕੇ ਜਿਹੜਾ ਰਾਜਾ ਹੈ ਬਹੁਤ ਖੁਸ਼ ਹੋਇਆ ਹੈ। ਮੰਤਰੀ ਆਪਣੋ ਨਿਕਟ ਬੁਲਾਇਓ। ਉਸੇ ਵੇਲੇ ਆਪਣਾ ਜਿਹੜਾ ਵਜ਼ੀਰ ਆਪਣੇ ਕੋਲ ਬੁਲਾ ਲਿਆ ਇਸ ਨੇ। ਤਿਹ ਕੇ ਸੰਗ ਕਹੀ ਇਹ ਬਾਨੀ। ਜਿਹੜਾ ਮੰਤਰੀ ਵੀਰ ਉਹਦੇ ਸਾਥ ਇਸ ਤਰ੍ਹਾਂ ਦੀ ਗੱਲਬਾਤ ਕਹੀ ਸ਼ਿਵਨਾਵ ਨੇ। ਜਾਵਹ ਨਿਕਟ ਸੰਤ ਸੁਖ ਦਾਨੀ। ਬਾਹਰ ਬਾਰ ਬਾਗ ਵਿੱਚ ਸੁਖ ਦੇਣ ਵਾਲੇ ਸੰਤ ਆਏ ਉਹਨਾਂ ਦੇ ਕੋਲ ਤੂੰ ਵੀ ਚਲਾ ਜਾ। ਜੇ ਸ੍ਰੀ ਨਾਨਕ ਆਗਮ ਕੀਨਾ। ਇਹ ਤੂੰ ਪ੍ਰੀਖਿਆ ਕਰਨੀ ਹੈ ਵੀ ਜੇ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਬਾਗ ਵਿੱਚ ਆਉਣਾ ਕੀਤਾ ਹੈ। ਕਰਹੋ ਪਰਖ ਭਲ ਬਿਦਲੇ ਹਚੀਨਾ। ਚੰਗੀ ਤਰ੍ਹਾਂ ਪਰਖ ਕਰਕੇ ਤੇ ਫਿਰ ਤੂੰ ਜਾਣ ਲਈ ਵੀ ਇਹ ਗੁਰੂ ਨਾਨਕ ਸਾਹਿਬ ਹੈ ਜਾਂ ਕੋਈ ਹੋਰ ਆਇਆ ਹੈ। ਪਰਸ਼ੁਰਾਮ ਸੁਨ ਬਚ ਅਵਨੀਪਾ। ਇਹ ਮੰਤਰੀ ਦਾ ਨਾਮ ਸੀ ਪਰਸ਼ੁਰਾਮ। ਇਸਨੇ ਰਾਜੇ ਦੇ ਬਚਨਾਂ ਨੂੰ ਸੁਣ ਕੇ ਸੁੰਦਰ ਭੋਜਨ ਲੀਨ ਸਮੀਪਾ। ਆਪਣੇ ਕੋਲ ਕਹਿੰਦੇ ਸੋਹਣੇ ਸੁੰਦਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਛਕਣ ਲਈ ਭੋਜਨ ਲੈ ਲਏ ਨੇ। ਗਮਨਿਓ ਉਪਬਨ ਕੋ ਤਤਕਾਲਾ। ਇਸ ਤਰ੍ਹਾਂ ਰਾਜੇ ਦਾ ਬਚਨ ਮੰਨ ਕੇ ਬੜੀ ਛੇਤੀ ਬਾਗ ਵੱਲ ਨੂੰ ਗਿਆ। ਜਹਾਂ ਬਿਰਾਜਤ ਦੀਨ ਦਯਾਲਾ। ਇੱਥੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਸਜਰੇ ਬਾਗ ਵਿੱਚ ਕੀਨ ਬੰਦਨਾ ਦੁਆ ਕਰ ਜੋਰੀ। ਜਿਹੜਾ ਪਰਸ਼ੁਰਾਮ ਮੰਤਰੀ ਇਸਨੇ ਦੋਵੇਂ ਹੱਥ ਜੋੜ ਕੇ ਪਹਿਲਾਂ ਸਤਿਗੁਰਾਂ ਨੂੰ ਨਮਸਕਾਰ ਕੀਤੀ। ਆਗੈ ਭੋਜਨ ਧਰਿਓ ਬਹੋਰੀ। ਉਸ ਤੋਂ ਬਾਅਦ ਫਿਰ ਜਿਹੜਾ ਭੋਜਨ ਆ ਉਹ ਸਤਿਗੁਰੂ ਅੱਗੇ ਬਣਾ ਸਵਾਰ ਕੇ ਰੱਖ ਦਿੱਤਾ। ਨਿਰਪਤ ਪਠਿਓ ਹੈ ਕਰਹੋ ਆਹਾਰਾ। ਪਰਸ਼ੁਰਾਮ ਮੰਤਰੀ ਵਜ਼ੀਰ ਨੇ ਕਿਹਾ ਕਿ ਮਹਾਰਾਜ ਸਾਡੇ ਰਾਜੇ ਨੇ ਭੋਜਨ ਛਕਣ ਵਾਸਤੇ ਤੁਹਾਡੇ ਕੋਲ ਭੇਜਿਆ। ਸੁਣ ਸ੍ਰੀ ਨਾਨਕ ਬਚਨ ਉਚਾਰਾ। ਗੁਰੂ ਮਹਾਰਾਜ ਜੀ ਨੇ ਉਹ ਮੰਤਰੀ ਤੋਂ ਸੁਣ ਕੇ ਮੁਖੋਂ ਬਚਨ ਉਚਾਰਿਆ। ਮਾਰੂ ਮਹੱਲਾ ਪਹਿਲਾ ਰਸ ਕਸ ਸਵਾਦ ਅਨੇਕ ਹੈ। ਕਹਿੰਦੇ ਵੀ ਪਰਸ਼ੁਰਾਮ ਮੰਤਰੀ ਜਿਹੜੇ ਵਿਸ਼ੇ ਰਸ ਹਨ ਹੋਰ ਜਿਹੜੇ ਆਕਸ ਕਿਸੇ ਚੀਜ਼ ਵਿੱਚੋਂ ਕਿਸ ਖਿੱਚ ਕੇ ਕੱਢੇ ਹੋਣਾ ਸ਼ਰਾਬ ਸ਼ਰੂਬ ਜੀ ਅਰਕੁਰ ਕਰੇ। ਕਹਿੰਦੇ ਅਨੇਕਾਂ ਤਰ੍ਹਾਂ ਦੇ ਜਿਹੜੇ ਸਵਾਦੀ ਰਸ ਕਸ ਹਨ। ਬਿਖ ਫਲ ਮੀਠੇ ਚਾਖ। ਇਹ ਤਾਂ ਸਾਰੇ ਕਹਿੰਦੇ ਜ਼ਹਿਰੀਲੇ ਫਲ ਪਰ ਇਹਨਾਂ ਨੂੰ ਮਨੁੱਖ ਕਹਿੰਦੇ ਮਿੱਠੇ ਜਾਣ ਕੇ ਚਖਦਾ ਛਕਦਾ ਹੈ। ਕਿਰਪਾ ਕਰੇ ਜਿਸ ਆਪਣੀ। ਜਿਹਦੇ ਉੱਪਰ ਵਾਹਿਗੁਰੂ ਕਹਿੰਦੇ ਆਪਣੀ ਕਿਰਪਾ ਕਰ ਦਿੰਦਾ ਹੈ। ਤਾਕ ਰੱਖੇ ਆਪ। ਉਹਨਾਂ ਨੂੰ ਕਹਿੰਦੇ ਆਪ ਬਚਾ ਕੇ ਰੱਖਦਾ। ਉਹ ਵਿਸ਼ੇ ਰਸ ਵੀ ਨਹੀਂ ਚਖਦੇ ਸ਼ਰਾਬਾਦ ਪੀਂਦੇ ਹਨ। ਬਹਿਰੀਲੇ ਫਲ ਨਹੀਂ ਉਹ ਖਾਂਦੇ ਹਨ। ਇਹ ਜਨਮ ਸਾਖੀ ਵਿੱਚ ਹੀ ਆਉਂਦਾ ਹੈ। ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਰ ਨਹੀਂ ਹੈ। ਚੌਪਈ ਰਸ ਕਸ ਸਾਧ ਬਾਦ ਇਹ ਜਾਨੋ। ਇਸ ਤਰ੍ਹਾਂ ਕਹਿੰਦੇ ਵੀ ਮੰਤਰੀ ਆ ਇਹ ਜਿਹੜੇ ਵਿਸ਼ੇ ਰਸ ਹਨ ਤੇ ਆ ਜਿਹੜੇ ਕਸ਼ਰਾਵਾਦਕ ਦੇ ਨਸ਼ਿਆਂ ਦੇ ਸਵਾਦ ਇਹ ਸਾਰੇ ਵਿਅਰਥ ਨਿਸ਼ਫਲ ਜਾਣ ਲੈ। ਨਾਮ ਮਹਾਰਸ ਸੁਖ ਦਾ ਮਨੋ। ਜਿਹੜਾ ਨਾਮ ਹੈ ਉਹਦਾ ਰਸ ਹੈ ਮਹਾਨ ਰਸ ਹੈ ਉਹ ਸੁਖ ਦੇਣ ਵਾਲਾ ਹੈ ਮਨ ਲੈ। ਫਸੇ ਜ ਉਨਮਹਿ ਹੋਤ ਬਿਕਾਰਾ। ਜਿਹੜੇ ਆ ਤੈਨੂੰ ਦੱਸੇ ਨਾ ਰਸ ਕਸ ਵਿਸ਼ੇ ਰਾਜ ਇਹਨਾਂ ਵਿੱਚ ਫਸਦੇ ਇਹਨਾਂ ਤੋਂ ਬੜਾ ਭਾਰੀ ਕਹਿੰਦੇ ਵਿਗਾੜ ਹੁੰਦਾ ਹੈ। ਅਹ ਨਾਮ ਕੋ ਰਸ ਅਵਿਕਾਰਾ। ਜਿਹੜਾ ਨਾਮ ਦਾ ਮਹਾਨ ਰਸ ਹੈ ਉਹ ਸਾਰੇ ਵਿਕਾਰਾਂ ਤੋਂ ਰਹਿਤ ਕਰਨ ਵਾਲਾ ਹੈ। ਉਹਦੇ ਜਪਿਆ ਹੋਇਆ ਛਕਿਆ ਹੋਇਆ ਕੋਈ ਵਿਗਾੜ ਨਹੀਂ ਹੁੰਦਾ ਹੈ। ਸੁਣ ਕੇ ਬਚ ਮੰਤਰੀ ਬਿਸਮਾਨਾ। ਇਹੋ ਜਿਹੇ ਅੰਮ੍ਰਿਤਮਈ ਬਚਨ ਸੁਣ ਕੇ ਜਿਹੜਾ ਇਹ ਪਰਸ਼ੁਰਾਮ ਮੰਤਰੀ ਸੀ ਇਹ ਚਰਜਾ ਹੋ ਗਿਆ। ਬਹਰੋ ਗਮਨਿਓ ਨਿਕਟ ਰਜਾਨਾ। ਮੱਥਾ ਟੇਕ ਕੇ ਸ਼ਿਵਨਾਵ ਰਾਜੇ ਕੋਲ ਚਲਿਆ ਗਿਆ ਮੰਤਰੀ। ਚਾਏ ਸਭੈ ਉਚਰਿਓ ਬਿਰਤੰਤਾ। ਮੰਤਰੀ ਨੇ ਜਾ ਕੇ ਸਾਰਾ ਪ੍ਰਸੰਗ ਰਾਜੇ ਕੋਲ ਉਚਾਰ ਦਿੱਤਾ। ਸਾਧ ਅਸੰਤੇ ਬ੍ਰਿਕਤੀ ਸੰਤਾ। ਇਹ ਸ਼ਿਵਨਾਵ ਰਾਜਾ ਜੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਤੇ ਸਵਾਦ ਆ ਉਹਨਾਂ ਤੋਂ ਜਿਹੜੇ ਸੰਤ ਬ੍ਰਕਤ ਹੈ ਉਹਨਾਂ ਤੇ ਤਿਆਗੀ ਹੋ ਨਹੀਂ ਸਕਦੇ ਸਵਾਦੀ ਭੋਜਨ। ਭੂਪਤ ਭਾਖਤ ਸੁੰਦਰ ਨਾਰੀ। ਉਸ ਵੇਲੇ ਰਮਜੀਰ ਤੋਂ ਸੁਣ ਕੇ ਰਾਜਾ ਕਹਿੰਦਾ ਵੀ ਚੰਗਾ ਜੀ ਉਹ ਭੋਜਨ ਨਹੀਂ ਸਕਦੇ ਉਹਦੇ ਤਿਆਗੀ ਹੈ ਇਹ ਸੋਹਣੀਆਂ ਸੁੰਦਰ ਜਿਹੜੀਆਂ ਨਾਰੀਆਂ ਹਨ, ਲੈ ਜਾਵੋ ਤਿਹ ਸੰਤ ਅਗਾਰੀ, ਕਹਿੰਦੇ ਉਹ ਜਿਹੜਾ ਬਾਰ ਬਾਰ ਸਾਧੂ ਆਇਆ ਵਾਹਿਗੁਰੂ, ਕਹਿੰਦੇ ਉਹਦੇ ਅੱਗੇ ਤੂੰ ਲੈ ਕੇ ਚਲਾ ਜਾ। ਸੁਣ ਤੋ ਸਚ ਵਲੇ ਬੇਸਿਆ ਸੰਗਾ, ਕਹਿੰਦੇ ਵੀਰ ਨੇ ਸੁਣ ਕੇ ਕਹਿੰਦੇ ਬੀਸਵਾ ਕੰਜਰੀਆਂ ਨਾਲ ਲੈ ਲਈਆਂ, ਜਿਨਹੇ ਬਿਲੋਕੇ ਲਜਤ ਅਨੰਗਾ, ਉਹਨਾਂ ਨੂੰ ਵੇਖ ਕੇ ਕਾਮ ਦੇਵਤਾ ਵੀ ਸ਼ਰਮਸ਼ਾਰ ਹੁੰਦਾ ਹੈ। ਆਏ ਸਮੀਪ ਕਰੀ ਨ੍ਰਿਤਕਾਰੀ, ਉਹਨਾਂ ਬੇਸਵਾ ਕੰਜਰੀਆਂ ਨੇ ਆ ਕੇ ਕੋਲ ਕਹਿੰਦੇ ਨ੍ਰਿਤਕਾਰੀ ਕੀਤੀ, ਨੱਚਣਾ ਚੁਪਣਾ ਜਾ ਸ਼ੁਰੂ ਕਰ ਦਿੱਤਾ ਹੈ। ਕਹਿ ਮੰਤਰੀ ਇਹ ਭੇਟ ਤੁਮਾਰੀ, ਵਜ਼ੀਰ ਨੇ ਕਿਹਾ ਹੇ ਸੰਤੋ ਸਾਡੇ ਰਾਜੇ ਨੇ ਤੁਹਾਡੇ ਅੱਗੇ ਭੇਟਾ ਭੇਜੀ ਹੈ। ਪਠੀ ਭੂਪ ਹਿਰਦਾ ਹੁਲ ਸਾਵਨ, ਰਾਜੇ ਨੇ ਭੇਜਿਆ ਤੁਹਾਡੇ ਹਿਰਦੇ ਨੂੰ ਖੁਸ਼ ਕਰਨ ਵਾਸਤੇ। ਸੁਣ ਬੋਲੇ ਜਿਨ ਕੀਰਤ ਪਾਵਨ, ਮਹਾਰਾ ਵਜ਼ੀਰ ਤੋਂ ਸੁਣ ਕੇ ਬੋਲੇ ਜਿਨ੍ਹਾਂ ਦੀ ਸੰਸਾਰ ਦੇ ਵਿੱਚ ਬਹੁਤ ਪਵਿੱਤਰ ਕੀਰਤੀ ਮਹਿਮਾ ਵਡਿਆਈ। ਇਹ ਬਿਖ ਭਰੀਆਂ ਗੰਦਲਾਂ, ਮਹਾਰਾ ਕਹਿੰਦੇ ਆ ਜਿਹੜੀਆਂ ਬੇਸਮਾਂ ਕੰਜਰੀਆਂ ਇਹ ਤਾਂ ਜਿਵੇਂ ਕਹਿੰਦੇ ਵਿਆਹ ਦੀਆਂ ਭਰੀਆਂ ਹੋਈਆਂ ਗੰਦਲਾਂ ਹੋਣ, ਇਸ ਤਰ੍ਹਾਂ ਇਹਨਾਂ ਦੇ ਸ਼ਰੀਰ ਹੈ। ਧਰੀਆਂ ਖੰਡ ਲਿਵਾੜ, ਉੱਪਰ ਜਿਹੜੇ ਕੱਪੜੇ ਜੇ ਛਾਰ ਸ਼ਿੰਗਾਰ ਜੇ ਲਾਇਆ ਹੋਇਆ ਹੈ, ਜਿਵੇਂ ਖੰਡ ਦੇ ਨਾਲ ਲਵੇੜ ਕੇ ਉਹ ਗੰਦਲਾਂ ਭਰੀਆਂ ਹੋਣ ਨਾ ਵਿਆਹ ਦੀਆਂ, ਇਸ ਤਰ੍ਹਾਂ ਦੇ ਇਹਨਾਂ ਦੇ ਸਰੀਰ ਉੱਪਰਲੇ ਹਾਰ ਸ਼ਿੰਗਾਰ ਜੇ ਇਹ ਖੰਡ ਲਿਵਾੜੇ ਹੋਈ ਹੈ। ਸੁੰਦਰ ਰੂਪ ਅਪਾਰ ਹੈ, ਜਿਹੜਾ ਮਨੁੱਖ ਦਾ ਕਹਿੰਦੇ ਵਾਰ ਸੋਹਣਾ ਸੁੰਦਰ ਰੂਪ ਹੁੰਦਾ ਹੈ। ਦਿੱਤੀ ਜਨਮ ਵਿਗਾੜ, ਜਿਹੜਾ ਸਰੀਰ ਇਸ ਵਿੱਚ ਲੱਗਦਾ ਉਹਦੇ ਜਨਮ ਨੂੰ ਇਹ ਵਿਗਾੜਦੀਆਂ, ਭ੍ਰਿਸ਼ਟ ਕਰਦੀਆਂ, ਬੇਸ਼ਬਾਵਾਂ। ਚੌਪਈ ਦੁਰਗੰਧ ਕੋ ਬਾਸਨ ਹੈ, ਇਹ ਹੈ ਦੇਹੀ, ਇਹਨਾਂ ਦਾ ਦੇਹੀ ਜਿਹੜਾ ਦੇਹ ਰੂਪ ਭਾਂਡਾ ਕਹਿੰਦੇ ਕਹਿੰਦੇ ਦੁਰਗੰਧੀ ਹੈ, ਵਿਸ਼ਿਆ ਰੂਪ ਦੁਰਗੰਧੀ ਵਾਲਾ ਭਾਂਡਾ ਹੈ। ਇਨ ਹੈ ਸਪਰਸ਼ ਹੋਇਆ ਜੋ ਸੁਨੇਹੀ, ਕੰਜਰੀਆਂ ਦੇ ਨਾਲ ਜਿਹੜਾ ਕਹਿੰਦੇ ਪ੍ਰੇਮੀ ਹੋ ਕੇ ਛਾਉਂਦਾ ਸੰਗ ਕਰਦਾ ਹੈ। ਇਹ ਥਾਂ ਜਨਮ ਭ੍ਰਿਸ਼ਟ ਤਿੰਨ ਕੇਰਾ, ਇਹਨਾਂ ਲੋਕਾਂ ਦਾ ਇਸ ਸੰਸਾਰ ਵਿੱਚ ਤਾਂ ਮਨੁੱਖਾ ਜਨਮ ਧਾਰਿਆ ਬਿਲਕੁਲ ਹੀ ਭ੍ਰਿਸ਼ਟ ਹੋ ਜਾਂਦਾ ਹੈ। ਮੋਏ ਨਰਕ ਮਹਿ ਜਮਨੈ ਗੇਰਾ, ਜਦੋਂ ਮਰ ਜਾਂਦੇ ਹੈ ਫਿਰ ਮਰਨ ਤੋਂ ਬਾਅਦ ਜਮ ਸਿੱਧਾ ਹੀ ਨਰਕਾਂ ਵਿੱਚ ਇਹੋ ਜਿਹਾ ਨੂੰ ਸੁੱਟਦਾ ਹੈ, ਨਾਲੇ ਇਹਨਾਂ ਨੂੰ ਸੁੱਟੇਗਾ। ਸੁਣ ਮੰਤਰੀ ਕਰ ਬੰਧਨ ਗਯੋ, ਜਿਹੜਾ ਪਰਸ਼ੁਰਾਮ ਮੰਤਰੀ ਸੁਣ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਚਲਾ ਗਿਆ। ਨ੍ਰਿਪ ਸੋ ਸਭ ਬਿਦ ਭਾਖਤ ਭਇਓ, ਜਿਹਦੇ ਸਾਰ ਸਭ ਤਰ੍ਹਾਂ ਕਰਕੇ ਕਿਹਾ ਖੋਲ ਕੇ, ਦੁਖ ਆਰੋਪਤ ਇਨਕੇ ਮਾਹੀ, ਇਹ ਸ਼ਿਮਰਾਵ ਰਾਜਾ ਜੀ ਇਹ ਜਿਹੜੀਆਂ ਮੈਂ ਲੈ ਕੇ ਗਿਆ ਸੀ ਨਾ ਬੇਸ, ਮੈਂ ਇਹਨਾਂ ਵਿੱਚ ਤਾਂ ਉਹ ਦੁੱਖਣ ਕੱਢਦੇ ਔਗਣ ਕੱਢਦੇ, ਆਪਣੇ ਅੰਗ ਸਪਰਸ਼ਤ ਨਾਹੀ, ਸਰੀਰ ਦੇ ਅੰਗਾਂ ਦੇ ਨਾਲ ਉਹ ਛੋਹਣਾ ਨਹੀਂ ਚਾਹੁੰਦੇ। ਪਰਸ਼ੁਰਾਮ ਕੋ ਕਹਿ ਅਵਨੀਪਾ, ਸਵੇਰੇ ਜਿਹੜਾ ਰਾਜਾ ਪਰਸ਼ੁਰਾਮ ਨੂੰ ਕਹਿਣ ਲੱਗਿਆ, ਅਬ ਕੇ ਬਹਰੋ ਜਾਏ ਸਮੀਪਾ, ਬਈ ਫੇਰ ਤੂੰ ਦੁਬਾਰਾ ਉਹਨਾਂ ਦੇ ਕੋਲ ਚਲਾ ਜਾ। ਸੁੰਦਰ ਭੂਖਨ ਬਸਨ ਸੁਹਾਏ, ਭੋਜਨ ਨੀ ਛਕਦੇ, ਇਹਨਾਂ ਦਾ ਨਾਚ ਨੀ ਦੇਖਣਾ ਚਾਹੁੰਦੇ, ਕਹਿੰਦੇ ਸੋਹਣੇ ਕੱਪੜੇ ਤੇ ਸੋਹਣੇ ਗਹਿਣੇ ਵਗੈਰਾ ਦੇਵੋ ਤਿੰਨ ਜੇ ਮਨ ਲਲਚਾਏ, ਸੰਤਾਂ ਨੂੰ ਦੇ ਦੇ ਸੋਨਾ ਗਹਿਣੇ ਲੈ ਕੇ ਚੰਗੇ ਬਸ ਰਹੀ ਉਹ ਖੁਸ਼ ਹੋ ਜਾਣ। ਲੈ ਮੰਤਰੀ ਭੂਖਨ ਪਟ ਰੂਰੇ, ਉਸੇ ਵੇਲੇ ਰਾਜੇ ਦਾ ਬਚਨ ਮੰਨ ਕੇ ਵਜ਼ੀਰ ਨੇ ਕਹਿੰਦੇ ਸੋਹਣੇ ਪਸ਼ਮੀਨੇ ਦੇ ਕੱਪੜੇ ਤੇ ਸੋਹਣੇ ਜਿਹੜੇ ਗਹਿਣੇ ਲੈ ਲਏ। ਆਏ ਧਰੇ ਆਗੇ ਗੁਰਪੂਰੇ, ਆ ਕੇ ਗੁਰਪੂਰੇ ਸਤਿਗੁਰਾਂ ਦੇ ਅੱਗੇ ਰੱਖ ਦਿੱਤੇ ਗਹਿਣੇ ਤੇ ਵਸਤਰ। ਲੈ ਹੋ ਭੇਟ ਇਹ ਭੂਪ ਪਠਾਈ, ਉਹਨਾਂ ਨੂੰ ਕਿਹਾ ਵੀ ਸਾਡੇ ਰਾਜੇ ਨੇ ਜੀ ਇਹ ਭੇਟਾ ਭੇਜੀ ਆ, ਤੁਸੀਂ ਕਬੂਲ ਕਰ ਲਓ ਜੀ। ਦੇਖਤ ਸ੍ਰੀ ਗੁਰ ਗਿਰਾ ਅਲਾਈ, ਉਹਨਾਂ ਗਹਿਣਿਆਂ ਤੇ ਵਸਤਰਾਂ ਵੱਲੀ ਦੇਖ ਕੇ ਗੁਰੂ ਮਹਾਰਾਜ ਨੇ ਮੁੱਖੋਂ ਬਚਨ ਬਾਣੀ ਕਿਹਾ ਹੈ, ਕਾਇਆ ਕੱਪੜ ਕੂੜ ਹੈ, ਕਹਿੰਦੇ ਜਿਹੜਾ ਸਰੀਰ ਰੂਪੀ ਕੱਪੜਾ ਹੈ ਵੀ ਝੂਠਾ ਹੀ ਹੈ, ਵੀ ਨਾਸ ਹੋਣ ਵਾਲਾ ਹੈ, ਪਾਟ ਜਾਣ ਵਾਲਾ ਹੈ। ਇਨਕੋ ਦੇਖ ਨ ਭੂਲ, ਕੱਪੜਿਆਂ ਨੂੰ ਬਾਹਰਲਿਆਂ ਨੂੰ ਵੀ ਸਰੀਰ ਰੂਪੀ ਕੱਪੜੇ ਨੂੰ ਦੇਖ ਕੇ ਭੁੱਲ ਨਹੀਂ ਜਾਣਾ ਚਾਹੀਦਾ ਪਰਮੇਸ਼ਰ ਨੂੰ। ਸੋਨਾ ਰੂਪਾ ਮਾਲ ਧਨ, ਵੀ ਜਿਹੜਾ ਸੋਨਾ ਹੈ ਰੂਪਾ ਚਾਂਦੀ ਹੈ ਹੋਰ ਮਾਲ ਹਾਥੀ ਘੋੜੇ ਹੈ ਧਨ ਵਗੈਰਾ ਹੈ, ਇਹ ਗਈ ਨਰਕ ਕੇ ਮੂਲ। ਇਹ ਅਸਲ ਕਹਿੰਦੇ ਨਰਕ ਦੇ ਮੁੱਢ ਹੈ, ਨਕਰੇ ਕਾਰਨ ਜਿਹੜਾ ਇਹਨਾਂ ਵਿੱਚ ਭਰ ਜਾਂਦਾ ਉਸਦਾ ਨਰਕਾਂ ਨੂੰ ਜਾਂਦਾ। ਚੌਪਈ ਕਾਇਆ ਆਦਿ ਕੱਪੜ ਹੈ ਕੂੜੇ। ਮਹਾਰਾਜ ਕਹਿੰਦੇ ਵਜ਼ੀਰ ਵੀ ਆ ਕਾਇਆ ਤੋਂ ਆ ਲੈ ਕੇ ਜਿੰਨੇ ਕੱਪੜੇ ਆ ਸਭ ਝੂਠੇ ਹੀ ਹੈ। ਇਨ ਬਲੋਕ ਭੂਲਤ ਹੈ ਮੂੜੇ। ਇਹਨਾਂ ਕੱਪੜਿਆਂ ਨੂੰ ਇਹਨਾਂ ਚੰਗੇ ਸਰੀਰਾਂ ਨੂੰ ਦੇਖ ਕੇ ਮੂਰਖ ਲੋਕ ਭੁੱਲ ਜਾਂਦੇ ਹਨ। ਹਮਰੇ ਇਹੋ ਨਾ ਕਿਸ ਹੂੰ ਕਾਜਾ। ਵਜ਼ੀਰ ਸਾਡੇ ਕਿਸੇ ਕੰਮ ਨੀ, ਨਾ ਕੱਪੜੇ ਨਾ ਗਹਿਣੇ ਆਦਿਕ। ਜਾਏ ਦੀਜੀਏ ਆਪਣ ਰਾਜਾ। ਚੁੱਕ ਕੇ ਨਾ ਤੂੰ ਆਪਣੇ ਰਾਜੇ ਨੂੰ ਜਾ ਕੇ ਦੇ ਦੀਏ, ਉਹੀ ਕੱਪੜੇ ਪਾ ਲੇ, ਉਹੀ ਗਹਿਣੇ ਪਾ ਲੇ। ਸੁਣ ਮੰਤਰੀ ਗਾ ਨਿਕਟ ਰਜਾਨਾ। ਇਸ ਤਰ੍ਹਾਂ ਮੰਤਰੀ ਸੁਣ ਕੇ ਫਿਰ ਰਾਜੇ ਸ਼ਿਵਨਾਭ ਕੋਲ ਚਲਾ ਗਏ। ਉਸ ਪ੍ਰਕਾਰ ਮੁੱਖ ਬਚਨ ਬਖਾਨਾ। ਇਸ ਤਰ੍ਹਾਂ ਦਾ ਮੁੱਖੋਂ ਬਚਨ ਵਜ਼ੀਰ ਨੇ ਕਿਹਾ। ਉੱਤਮ ਸੰਤ ਸੁਸ਼ੀਲ ਉਦਾਰਾ। ਰਾਜਨ ਜਿਹੜੇ ਸੰਤ ਆ ਬੜੇ ਉੱਤਮ ਹੈ, ਬਹੁਤ ਸੀਰ ਸੁਭਾਅ ਵਾਲੇ ਤੇ ਬਹੁਤ ਉਦਾਰ ਸਖੀ ਦਾਤੇ ਜਾਂ ਸ੍ਰੇਸ਼ਟ ਹਨ। ਕਛੂ ਨ ਲੇਵਤ ਪਠਿਓ ਤੁਮਾਰਾ। ਉਹਦਾ ਤੁਹਾਡਾ ਭੇਜਿਆ ਕੁਝ ਵੀ ਨਹੀਂ ਲੈਂਦੇ ਹੈ। ਚਲੋ ਆਪ ਤੇ ਦਰਸ਼ਨ ਕੀਜੈ। ਉੱਤਮ ਸੰਤਾਂ ਦੇ ਚਲੋ ਆਪ ਦਰਸ਼ਨ ਕਰ ਲੋ ਜੀ। ਸ੍ਰੀ ਨਾਨਕ ਕੋ ਪਰਖ ਭਤੀਜੈ। ਇਸੇ ਤਰ੍ਹਾਂ ਪ੍ਰਤਿਆਵਾ ਲੈ ਕੇ ਤੁਸੀਂ ਪਰਖ ਲੋ ਵੀ ਸ਼ਾਇਦ ਕਿਤੇ ਗੁਰੂ ਨਾਨਕ ਸਾਹਿਬ ਤਾਂ ਨਹੀਂ ਆ ਗਏ। ਸੁਣ ਤੁਸ ਮਤ ਕੇ ਭੂਪਤ ਬੈਨਾ। ਉਸ ਵੇਲੇ ਕਹਿੰਦੇ ਜਿਹੜਾ ਸ੍ਰੇਸ਼ਟ ਮਤ ਵਾਲਾ ਵਜ਼ੀਰ ਉਹਦੇ ਬਚਨ ਸੁਣ ਕੇ ਸ਼ਿਵਨਾਭ ਰਾਜੇ ਗਮਨਿਓ ਆਪ ਨਿਕਟ ਗੁਣ ਐਨਾ। ਗੁਣਾਂ ਦੇ ਘਰ ਜਿਹੜੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੋਲ ਆਪ ਚੱਲਿਆ। ਇਹ ਪੀਰ ਨਰਨ ਕੀ ਲੀਨੇ ਸੰਗਾ। ਆਪਣੇ ਲੋਕ ਨਾਲ ਬਹੁਤੇ ਲੋਕ ਲੈ ਲਏ ਹੈ ਤੇ ਲੋਕਾਂ ਦੀ ਬੜੀ ਭੀੜ ਹੈ। ਮਿਲਨ ਹੇਤ ਸਤ ਗੁਰੂ ਉਮੰਗਾ। ਗੁਰੂ ਮਹਾਰਾਜ ਨੂੰ ਮਿਲਣ ਵਾਸਤੇ ਬੜਾ ਚਾਹ ਸਹਿਤ ਹੋਇਆ। ਪਹੁੰਚੋ ਉਪਬਨ ਹੋਏ ਸਮੀਪਾ। ਹਾਂ ਬਾਗ ਵਿੱਚ ਪੁੱਜ ਗਿਆ ਹੈ ਤੇ ਮਹਾਰਾਜ ਦੇ ਨੇੜੇ ਹੋ ਕੇ। ਕਰ ਬੰਧਨ ਕੀਨੀ ਅਵਨੀਪਾ। ਇਸ ਤਰ੍ਹਾਂ ਹੱਥ ਜੋੜ ਕੇ ਰਾਜੇ ਨੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ। ਦਰਸ ਬਿਲੋਕਤ ਵਧਿਓ ਆਨੰਦਾ। ਮਹਾਰਾਜ ਦੇ ਦਰਸ਼ਨ ਕੀਤੇ ਮਨ ਵਿੱਚ ਬੜਾ ਆਨੰਦ ਵਧ ਗਿਆ। ਜੋ ਸਾਗਰ ਭਿਖ ਪੂਰਨ ਚੰਦਾ। ਪੂਰਨਮਾਸੀ ਦੇ ਚੰਦਰਮਾ ਨੂੰ ਦੇਖ ਕੇ ਸਮੁੰਦਰ ਵਿੱਚ ਉਹ ਉਛਲਦਾ ਹੈ ਨਾ, ਤੁਹਾਨੂੰ ਇਸ ਤਰ੍ਹਾਂ ਕਹਿੰਦੇ ਖੁਸ਼ੀ ਵਿੱਚ ਉਛਲਿਆ, ਖੁਸ਼ ਹੋਇਆ। ਬਹੁਰ ਠਾਂਡ ਭਾ ਗੁਰੂ ਅਗਾਰੀ। ਇਸ ਤਰ੍ਹਾਂ ਮੱਥਾ ਟੇਕ ਕੇ ਖੁਸ਼ ਹੋਇਆ ਸ਼ਿਵਨਾਭ ਰਾਜਾ ਸਤਿਗੁਰੂ ਦੇ ਅੱਗੇ ਖੜਾ ਹੋ ਗਿਆ। ਸ੍ਰੀ ਨਾਨਕ ਤਬ ਗੇਰਾ ਉਚਾਰੀ। ਖੜਿਆ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਮੁੱਖੋਂ ਬਾਣੀ ਉਚਾਰਨ ਕੀਤੀ। ਸੁਣ ਰਾਜਾ ਸ਼ਿਵਨਾਭ ਤੂੰ। ਗੁਰੂ ਮਹਾਰਾਜ ਕਹਿੰਦੇ ਵੀ ਸ਼ਿਵਨਾਭ ਰਾਜੇ ਤੂੰ ਸੁਣ ਲੈ। ਸ਼ੁਭ ਮਤ ਤੇਰੀ ਰਾਸ। ਜਿਹੜੀ ਅਕਲ ਬਦ ਹੈ ਬੜੀ ਰਾਸ ਸਰਧਾ ਵਾਲੀ ਹੈ ਚੰਗੀ। ਨਾਨਕ ਪੜਦਾ ਦੂਰ ਕਰ। ਕਹਿੰਦੇ ਵੀ ਜਿਹੜਾ ਭਰਮ ਭੁਲੇਖ ਹੈ ਪੜਦਾ ਇਹਨੂੰ ਦੂਰ ਕਰਦੇ ਹੋਮੈ ਦੇ ਪੜਦੇ ਨੂੰ। ਹੋਵੇ ਦਾਸਨ ਦਾਸ। ਜੇ ਤੂੰ ਇਸ ਤਰ੍ਹਾਂ ਕਹਿੰਦੇ ਦਾਸਾਂ ਦਾ ਦਾਸ ਹੋਵੇ, ਹੋਮੈ ਦੇ ਪੜਦੇ ਨੂੰ ਦੂਰ ਕਰਦੇ ਵੀ ਫਿਰ ਸੁਖੀ ਹੋ ਜਾਵੇਗਾ। ਚੌਪਈ ਸੁਣ ਸ੍ਰੀ ਗੁਰ ਕੇ ਬਚਨ ਰਜਾਨਾ। ਇਸ ਤਰ੍ਹਾਂ ਰਾਜੇ ਸ਼ਿਵਨਾਭ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਨਿਸ਼ਚਾ ਭਇਓ ਹਿਰਦੇ ਸੁਖ ਮਾਨਾ। ਭਰੋਸਾ ਹੋ ਗਿਆ, ਹਿਰਦੇ ਵਿੱਚ ਬੜਾ ਸੁਖ ਮੰਨਿਆ। ਤਦਪ ਏਕ ਨਿਸ ਲਿਓ ਪਤਿਆਰਾ। ਵੀ ਮਨ ਵਿੱਚ ਖਿਆਲ ਕਰਦਾ ਵੀ ਇੱਕ ਰਾਤ ਹੋਰ ਮਹਾਰਾਜ ਦਾ ਮੈਂ ਪ੍ਰਤਿਆਵਾ ਲਵਾਂ, ਇਹਨਾਂ ਦੀ ਪਰਖ ਕਰਾਂ। ਪੰਥ ਕਰੋ ਪੁਨ ਅੰਗੀਕਾਰਾ। ਫਿਰ ਇਹਨਾਂ ਦਾ ਜਿਹੜਾ ਪੰਥ ਹੈ, ਜਿਸ ਰਸਤੇ ਇਹ ਚੱਲਦੇ ਉਸ ਰਸਤੇ ਰਸਤੇ ਮੈਂ ਵੀ ਚੱਲਾਂਗਾ, ਇਹਨਾਂ ਦਾ ਰਸਤਾ ਮੈਂ ਗ੍ਰਹਿਣ ਕਰ ਲਵਾਂਗਾ। ਅਸਮਨ ਠਾਨ ਗਇਓ ਨਿਜ ਧਾਮਾ। ਇਸ ਤਰ੍ਹਾਂ ਮਨ ਵਿੱਚ ਧਾਰ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਉਪਬਨ ਰਾਜਤ ਪੂਰਨ ਕਾਮਾ। ਜੋ ਮਨ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ ਸਤਿਗੁਰੂ ਉਸੇ ਤਰ੍ਹਾਂ ਬਾਗ ਵਿੱਚ ਹੀ ਸਜ ਰਹੇ। ਬਹੁ ਸੁੰਦਰ ਪ੍ਰਿਅੰਕ ਪਠਾਏ। ਉਸ ਵੇਲੇ ਰਾਜੇ ਨੇ ਜਾਂਦਿਆਂ ਸਾਰ ਬੜੇ ਸੋਹਣੇ ਪਣਗ ਭੇਜੇ, ਸੇਵਨ ਹਿਤ ਸੇਵਕ ਤਬ ਆਏ। ਬਾਰਾਂ ਦੀ ਰਾਤ ਨੂੰ ਸੇਵਾ ਕਰਨ ਵਾਸਤੇ ਸੇਵਕ ਵੀ ਆ ਪਹੁੰਚੇ। ਰਹਿਣ ਭਏ ਪਦਮਨ ਬੁਲਵਾਈ, ਰਾਤ ਜੇ ਹੋਈ ਆ ਸਵੇਰੇ ਪਦਮਨੀ ਜਾਤੀ ਦੀਆਂ ਇਸਤਰੀਆਂ ਜੀਆਂ ਬੁਲਾਈਆਂ ਇਸ ਨੇ। ਭੂਪਤ ਤੇ ਸੋ ਗਿਰਾ ਅਲਾਈ, ਉਹਨਾਂ ਜਿਹੜੀਆਂ ਇਸਤਰੀਆਂ ਉਹਨਾਂ ਦੇ ਸਾਥ ਸ਼ਿਵਰਾਜ ਨੇ ਬਚਨ ਬਾਣੀ ਕਿਹਾ। ਸੁੰਦਰ ਸਖੀਆਂ ਲੇਕਰ ਸੰਗਾ, ਸੋਹਣੀਆਂ ਜਿਹੜੀਆਂ ਸੁੰਦਰ ਸਖੀਆਂ ਸਹੇਲੀਆਂ ਤੁਸੀਂ ਆਪਣੇ ਨਾਲ ਲੈ ਕੇ, ਤਾਹੇ ਸੰਤ ਉਪਜਾਓ ਅਨੰਗਾ। ਬਾਹਰ ਬਾਹਰ ਬਾਗ ਵਿੱਚ ਉੱਤਮ ਸੰਤ ਆਏ, ਉਹਨਾਂ ਦੇ ਅੰਦਰ ਮੰਦ ਜਿਹੜੀ ਵਾਸ਼ਨਾ ਪੈਦਾ ਕਰੋ। ਤਿੰਨ ਸੁਣ ਨਵ ਸਤ ਕੀਨ ਸ਼ਿੰਗਾਰਾ, ਰਾਜੇ ਤੋਂ ਸੁਣ ਕੇ ਉਹਨਾਂ ਨੇ 16 ਸ਼ਿੰਗਾਰ ਜੇ ਕਰ ਲਏ। ਭੂਖਨ ਪਟ ਸੁੱਠ ਅੰਜਨ ਡਾਰਾ, ਸੋਹਣੇ ਗਹਿਣੇ ਤੇ ਸੋਹਣੇ ਬਸਤਰ ਪਾ ਲਏ, ਅੱਖਾਂ ਚ ਸੁਰਮਾ ਜਾ ਸੁੱਟ ਲਿਆ ਪਾ ਲਏ। ਉਪਬਨ ਵਿਖੇ ਆਨ ਤਤਕਾਲ, ਬਨ ਠਣ ਕੇ ਕਹਿੰਦੇ ਜਿੱਥੇ ਬਾਗ ਵਿੱਚ ਸਤਿਗੁਰੂ ਬੈਠੇ ਉੱਥੇ ਬੜੀ ਛੇਤੀ ਆ ਪਹੁੰਚੀਏ। ਰੂਪ ਅਨੂਪਮ ਰੁਚਿਰ ਵਿਸਾਲਾ, ਜਿਨ੍ਹਾਂ ਦਾ ਅਨੂਪਮ ਸੁੰਦਰ ਰੂਪ ਹੈ ਬਹੁਤਾ ਹੀ। ਗੌਰ ਰੰਗ ਕੰਚਨ ਗਜ ਗੌਨੀ, ਗੌਰ ਰੰਗ ਹੈ ਇਸ ਤਰ੍ਹਾਂ ਸੋਨੇ ਵਰਗਾ, ਹਸਨੀ ਵਰਗੀ ਢੋਰ ਹੈ। ਕੱਚ ਮੇਚਕ ਜਨ ਕੰਦਰ ਪਛਾਨੀ, ਇਸੇ ਤਰ੍ਹਾਂ ਸਿਰ ਦੇ ਕੇਸ ਕਾਲੇ ਹੈ, ਜਾਣੀ ਕਾਮਦੇਵ ਦੀਆਂ ਛੋਨੀ ਕੀ ਪੁੱਤਰੀਆਂ ਹੀ ਹਨ। ਪੀਨ ਅਰੋਜਨ ਖੰਜਨ ਨੈਨੀ, ਅਸਤਨ ਵੇਲੇ ਸਖਤ ਹਨ, ਇਸ ਤਰ੍ਹਾਂ ਨੇਤਰ ਜਮੋਲੇ ਵਰਗੇ ਹਨ। ਕੱਟ ਜਿਨ ਛੀਨ ਕੋਕਲਾ ਬੈਨੀ, ਆ ਜਿਹੜਾ ਕੱਟ ਵਾਲਾ ਸਥਾਨ ਸੂਖਮ ਹੈ, ਕੋਇਲ ਵਰਗੇ ਬਚਨ ਹਨ। ਵਰਖ ਚਤੁਰ ਦਸ ਕੀ ਕੇਹ ਬੈਸਾ, ਕਿਸੇ ਦੀ ਉਮਰ 14 ਸਾਲ ਦੀ ਹੈ। ਕੋ ਖੋੜਸ ਕੀ ਰੂਪ ਸਦੇਸ਼ਾ, ਕਹਿੰਦੇ 16 ਕਦਾਸ ਦੀ ਹੈ, ਸੋਹਣਾ ਰੂਪ ਹੈ ਤੇ ਸੋਹਣੇ ਦੇਸ਼ ਅੰਗ ਪ੍ਰਤੰਗ ਹਨ। ਚਲਤ ਹੋਤ ਭੂਖਨ ਚੁਨਕਾਰਾ, ਸਵੇਰੇ ਚਲਦੀ ਆ, ਉਸ ਵੇਲੇ ਜਿਹੜੇ ਗਹਿਣੇ ਜੇ ਪਾਏ ਉਹਨਾਂ ਦੀ ਛਣਕਾਟ ਹੁੰਦੀ ਹੈ। ਮਨ ਹੋ ਮਦਨ ਕੋ ਬਜਤ ਨਗਾਰਾ, ਜਿਹੜਾ ਕਾਮ ਦੇਵਤਾ ਉਹਦਾ ਨਗਾਰਾ ਧੰਸੀ ਵੱਜਦਾ ਖੜਕਦਾ ਹੈ। ਜਿਨ ਕੀ ਚਿਤਵਨ ਬਾਮ ਸਮਾਨ, ਜਿਨ੍ਹਾਂ ਦੀ ਤਕਣੀ ਕਹਿੰਦੇ ਤੀਰ ਦੇ ਸਮਾਨ ਹੈ। ਪ੍ਰਿਕਟੀ ਕੁਟਲ ਧਨਖ ਪਰ ਮਨ, ਪ੍ਰਵਟੇ ਟੇਢੇ ਹਨ, ਜਿਵੇਂ ਧਨਖ ਹੁੰਦਾ ਉਹਦੇ ਵਰਗੇ ਹਨ। ਮਨ ਹੋ ਭੂਪ ਇੱਕ ਕੀਨ ਬਹਾਨਾ, ਨਾ ਕਹਿੰਦੇ ਜਿਹੜਾ ਸ਼ਿਵਨਾਭ ਰਾਜਾ ਇਹਨੂੰ ਤਾਂ ਇੱਕ ਬਹਾਨਾ ਜਿਹਾ ਬਣਾਉਣਾ ਕੀਤਾ ਹੈ। ਆਵਾ ਮਦਨ ਕਰਨ ਪਤਿਆਨਾ, ਜਿਹੜਾ ਕਾਮ ਦੇਵਤਾ ਉਹੀ ਕਹਿੰਦੇ ਇਹਨਾਂ ਇਸਤਰੀ ਨੂੰ ਲੈ ਕੇ ਮਹਾਰਾਜ ਦੀ ਪ੍ਰੀਖਿਆ ਕਰਨ ਵਾਸਤੇ ਆਇਆ ਚੱਲ ਕੇ। ਜੈ ਅਰਬਿੰਦ ਬਿਲੋਚਨ ਰਾਜਤ, ਕਵਲ ਵਰਗੇ ਸੋਹਣੇ ਨੇਤਰਾਂ ਵਾਲੇ ਸਤਿਗੁਰੂ ਸਜ ਰਹੇ। ਤਹ ਬੈਸੀ ਜਿਨ ਪਿਖ ਰਤ ਲਾਜਤ, ਆਕੇ ਬੈਠ ਗਈ ਜਿਨ੍ਹਾਂ ਨੂੰ ਦੇਖ ਕੇ ਕਾਮਦੇਵ ਦੇ ਘਰ ਵਾਲੀ ਰਤੀ ਵੀ ਸ਼ਰਮਸ਼ਾਰ ਹੁੰਦੀ ਹੈ। ਕਰ ਕਮਲਨ ਸੋ ਚਰਨ ਮੁਕੰਦਾ, ਕਹਿੰਦੇ ਕਵਲ ਵਰਗੇ ਹੱਥਾਂ ਦੇ ਨਾਲ ਜਿਹੜੇ ਮੁਕਤੀ ਦਾਤੇ ਦੇ ਚਰਨ ਹਨ। ਚਾਂਪਤ ਭੀ ਧਾਰ ਰਿਦੇ ਆਨੰਦਾ, ਆਨੰਦ ਜਾ ਧਾਰ ਕੇ ਮਹਾਰਾਜ ਦੇ ਚਰਨਾਂ ਦੀ ਮੁੱਠੀ ਚਾਪੀ ਜੀ ਕਰਨ ਲੱਗ ਪਈਆਂ। ਮੰਦ ਮੰਦ ਕਰ ਮੁਖ ਮੁਸਕਾਵਨ, ਆਪਣੇ ਮੁਖ ਤੋਂ ਕਹਿੰਦੇ ਸਹਿਜ ਸਹਿਜ ਨਾ ਮੁਸਕਰਾਣਾ ਵੀ ਕਰ ਰਹੀ ਹੈ। ਹਿਰਦੇ ਚਹਿਤ ਹੈ ਮਦਨ ਵਡਾਵਨ, ਚਾਹੁੰਦੀਆਂ ਹਿਰਦੇ ਵਿੱਚ ਇਹਨਾਂ ਦੇ ਕਾਮ ਵੈਸ਼ਨ ਪੈਦਾ ਹੋ ਜਾਵੇ। ਕਰ ਕਠਾਕ ਗੁਰ ਔਰ ਨਿਹਾਰੀ, ਇਸ ਤਰ੍ਹਾਂ ਅੱਖਾਂ ਦੀਆਂ ਕਟਾਕਸ਼ਾਂ ਦੇ ਨੇਤਰ ਜੇ ਕਰਕੇ ਥੱਕ ਰਹੀਆਂ। ਮਧੁਰ ਮ੍ਰਿਦੁਲ ਮੁਖ ਗਿਰਾ ਉਚਾਰੀ, ਆਪਣੇ ਮੁਖ ਤੋਂ ਬਹੁਤ ਮਿੱਠੀ ਪਿਆਰੇ ਬਚਨ ਕਹੇ ਹਨ। ਮਨ ਹੋ ਕਾਮ ਕੀ ਬਾਜੀ ਬੀਨਾ, ਉਹ ਕਹਿੰਦੇ ਜਿਹੜਾ ਕਾਮ ਦੇਵਤਾ ਉਹਦਾ ਬੀਨ ਹੀ ਬਜ ਪਈ ਹੈ। ਜੋ ਸੁਰ ਮਨ ਕੋ ਕਰਤ ਅਧੀਨਾ, ਦੇਵਤਿਆਂ ਤੇ ਮੁਨੀਆਂ ਨੂੰ ਵੀ ਵਸ ਕਰ ਲੈਂਦੀ ਆਵਾਜ਼। ਸੁਣ ਹੋ ਸੰਤ ਜੀ ਬਚਨਨ ਪੂਰੇ, ਉਸ ਵੇਲੇ ਕਹਿਣ ਲੱਗਿਆ ਹੇ ਸੰਤੋ ਸੁਣੋ ਤੁਸੀਂ ਬਚਨਾਂ ਦੇ ਪੂਰੇ ਸੂਰੇ ਹੋ। ਹੋ ਆਈ ਦਰਸ਼ਨ ਹਿਤ ਰੂਰੇ, ਰਾਜੇ ਨੇ ਭੇਜਿਆ ਤੁਹਾਡੇ ਸੋਹਣੇ ਦਰਸ਼ਨ ਕਰਨ ਲਈ, ਅਸੀਂ ਸਾਰੀਆਂ ਚੱਲ ਕੇ ਆਈਆਂ। ਸ਼ੰਕਾ ਤਜੀਏ ਬਦਨ ਮਯੰਕੇ, ਚੰਦਰਮਾ ਵਰਗੇ ਮੁਖ ਵਾਲੇ ਮਨ ਦੀ ਸ਼ੰਕਾ ਜੀ ਛੱਡ ਗਏ। ਹਮ ਹੈ ਬਲੋਕ ਕਟਾਖਨ ਬੰਕੇ, ਜਿਹੜੇ ਬੰਕੇ ਕਟਾਕਸ਼ ਹੈ ਉਹਨਾਂ ਨੂੰ ਤੱਕਣਾ ਕਰੀਏ। ਇਸਤਰਨ ਮਹਿ ਜੋ ਪਦਮਨ ਜਾਤੀ, ਇਸਤਰੀਆਂ ਵਿੱਚੋਂ ਜਿਹੜੀ ਕੋਈ ਪਦਮਨੀ ਜਾਤ ਦੀ ਹੁੰਦੀ ਹੈ, ਸੋ ਮੁਝ ਮਹਿ ਲਖਨ ਬਖਿਆਤੀ, ਮੇਰੇ ਵਿੱਚ ਕਹਿੰਦੇ ਮਹਾਰਾ ਪ੍ਰਗਟੀ ਸਾਰੇ ਲੱਛਣ ਚਿੰਨ ਹਨ, ਸੁੰਦਰ ਮੋਰ ਕਠੋਰ ਅਜੋਰਾ। ਇਸ ਤਰ੍ਹਾਂ ਮੇਰਾ ਜਿਹੜਾ ਉਰਜੈ ਵਸਤਨ ਸਥਾਨ ਸਖਤ ਹੈ, ਕਰਹੋ ਸਪਰਸ਼ਨ ਪਾਨ ਸਜੋਰਾ। ਇਸ ਤਰ੍ਹਾਂ ਕਲ ਵਰਗੇ ਹੱਥਾਂ ਨਾਲ ਉਹਨਾਂ ਨੂੰ ਛੋਣਾ ਕਰੋ ਅਸਥਾਨਾਂ ਨੂੰ। ਅਰਦ ਮਦਰ ਅੰਮ੍ਰਿਤ ਕੀ ਨਿਆਈ, ਇਸ ਤਰ੍ਹਾਂ ਜਿਹੜੇ ਆ ਮੇਰੇ ਵੱਲ ਜੇ ਅੰਮ੍ਰਿਤ ਦੇ ਨਿਆਈ, ਆਪ ਲੇ ਹੋ ਰਸ ਹੈ ਮਮ ਸਾਈ, ਮਾਲਕ ਬਣ ਕੇ ਇਹਨਾਂ ਦਾ ਆਨੰਦ ਲਓ ਜੀ। ਰੁਚਰ ਸਰੂਪ ਅਨੂਪ ਅਮੋਲਾ, ਇਸ ਤਰ੍ਹਾਂ ਆਪ ਜੀ ਦਾ ਸੋਹਣਾ ਸੁੰਦਰ ਅਨੂਪ ਮੋਲਕ ਤੋਂ ਰਹਿਤ ਹੈ, ਮਿਲ ਮਨ ਭਾਵਤ ਕਰਹੋ ਕਲੋਲਾ। ਇਸ ਤਰ੍ਹਾਂ ਮਿਲ ਜੁਲ ਕੇ ਮਨ ਪਾਉਂਦਾ ਚੇਸ਼ਟਾ ਕਰੋ ਜੀ। ਹੋਏ ਸਫਲ ਤਬ ਹੀ ਮਮ ਦੇਹਾ, ਇਸ ਤਰ੍ਹਾਂ ਕਰਨ ਨਾਲ ਮੇਰਾ ਸਰੀਰ ਸਫਲ ਹੋ ਜਾਏ। ਗ੍ਰਹਿਣ ਕਰੋ ਜਬ ਧਰ ਉਰ ਨੇਹਾ, ਪ੍ਰੇਮ ਵਿੱਚ ਤੇ ਪ੍ਰੇਮ ਦੇ ਪ੍ਰੇਮ ਧਾਰ ਕੇ ਤੁਸੀਂ ਇਸ ਨੂੰ ਗ੍ਰਹਿਣ ਕਰ ਲਓਗੇ। ਕਿਰਪਾ ਸਿੰਧ ਕਰ ਕਿਰਪਾ ਵਿਸਾਲਾ, ਕਿਰਪਾ ਦੇ ਸਮੁੰਦਰ ਸਤਿਗੁਰੂ ਉਹਨਾਂ ਨੇ ਬਹੁਤ ਹੀ ਕਿਰਪਾ ਕਰਦਿਆ ਹੋਇਆ, ਪੂਰਹ ਸ਼ਰਧਾ ਕਰ ਹੋ ਨਿਹਾਲਾ। ਵਾਹਿਗੁਰੂ ਤੁਸੀਂ ਕਿਰਪਾ ਦੇ ਸਮੁੰਦਰ ਬਹੁਤ ਹੀ ਕਿਰਪਾ ਕਰਕੇ ਮਹਾਰਾਜ ਸ਼ਰਧਾ ਪੂਰੀ ਕਰਕੇ ਨਿਹਾਲ ਕਰ ਦਿਓ। ਅਸ ਜਬ ਬਾਣੀ ਭਈ ਅਧੀਨਾ, ਇਸ ਤਰ੍ਹਾਂ ਦੀ ਬੜੀ ਅਧੀਨ ਕੀ ਸਹਿਰ ਜਦੋਂ ਬਚਨ ਜਾ ਕਿਹਾ ਹੈ, ਬੋਲੇ ਸ੍ਰੀ ਗੁਰ ਗੁਣੀ ਪ੍ਰਵੀਨਾ, ਗੁਣਾਂ ਵਿੱਚ ਬੜੇ ਸਿਆਣੇ ਸਤਿਗੁਰੂ ਹੈ ਉਹ ਮੁਖੋਂ ਬਚਨ ਬੋਲੇ, ਸਤ ਨਾਮ ਸਿਮਰੋ ਸੁਖ ਭਾਰੀ। ਮਹਾਰਾਜ ਕਹਿੰਦੇ ਸਤ ਨਾਮ ਵਾਹਿਗੁਰੂ ਸਿਮਰੋ ਭਾਰੀ ਸੁਖ ਦੇਣ ਵਾਲਾ ਹੈ, ਸਫਲ ਜਨਮ ਕਰ ਲਿਓ ਇਹ ਬਾਰੀ, ਮਨੁੱਖਾ ਜਨਮ ਦੀ ਬਾਰੀ ਮਿਲੀ ਹੈ ਵਾਹਿਗੁਰੂ ਸਿਮਰ ਕੇ ਸਫਲ ਕਰ ਲੋ ਤੁਸੀਂ। ਵਿਸ਼ਾ ਸਾਧ ਮਹਿ ਬੈਸ ਨ ਖੋਵੋ, ਵਿਸ਼ਿਆਂ ਦੇ ਸਵਾਦਾਂ ਵਿੱਚ ਲੈ ਕੇ ਆਪਣੀ ਉਮਰ ਨਾ ਗਵਾਓ। ਹਰ ਕੋ ਭਜਨ ਮੁਕਤ ਸਭ ਹੋਵੋ, ਵਾਹਿਗੁਰੂ ਨੂੰ ਭਜੋ ਚੇਤੇ ਕਰੋ ਇਹ ਸਾਰੀਆਂ ਮੁਕਤ ਹੋ ਜਾਊਗੀਆਂ। ਸੋਰਠਾ ਹਮਸੋ ਕੀ ਜੈ ਭੋਗ, ਇਹਨਾਂ ਨੇ ਕਿਹਾ ਮਹਾਰਾਜ ਸਾਡੇ ਨਾਲ ਸੰਬੰਧ ਕਰ ਲਈਏ। ਪੰਤ ਭਈ ਪੁਨ ਅੰਗਨ, ਦੇ ਵਿੱਚੋਂ ਜਿਹੜੀ ਮੁਖੀ ਸਰਦਾਰਨ ਸੀ ਉਹਨੇ ਉਹ ਕਿਹਾ ਹੈ, ਹੋ ਤੁਮ ਪੂਰਨ ਜੋਗ, ਤੁਸੀਂ ਕਾਮਨਾ ਪੂਰੀਆਂ ਕਰਨ ਦੇ ਲਾਇਕ ਹੋ, ਪੂਰਨ ਕਰੀਏ ਕਾਮਨਾ, ਇਸ ਕਰਕੇ ਸਾਡਿਆਂ ਦੀ ਜਿਹੜੀ ਕਾਮਨਾ ਉਹ ਪੂਰੀ ਕਰ ਦਈਏ ਜੀ। ਤਿਨਕੇ ਸੁਣ ਕਰ ਬੈਨ, ਉਹਨਾਂ ਦੇ ਇਹੋ ਜਿਹੇ ਬਚਨ ਦੇ ਸੁਣ ਕੇ ਸ੍ਰੀ ਨਾਨਕ ਬੋਲਤ ਪਏ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਮੁਖੋਂ ਫਿਰ ਬੋਲੇ ਹਨ, ਹੋਏ ਹਿਰਦੈ ਸੁਖ ਚੈਨ, ਜਿਹਨਾਂ ਬਚਨਾਂ ਨੂੰ ਕਹਿੰਦੇ ਸੁਣ ਕੇ ਹਿਰਦੇ ਸੁਖ ਤੇ ਸ਼ਾਂਤੀ ਹੁੰਦੀ ਹੈ। ਸ਼ਬਦ ਕਮਾਵਨ ਕੀਜੀ, ਕਹਿੰਦੇ ਲਓ ਸ਼ਬਦ ਤੁਹਾਨੂੰ ਉਚਾਰਨ ਕਰਕੇ ਸੁਣਾਉਣੇ, ਉਹਨੂੰ ਉਹਦੀ ਕਮਾਈ ਕਰੀਏ, ਉਹਨੂੰ ਕਮਾਈ ਉਹਦੇ ਉੱਤੇ ਅਮਲ ਕਰੋ, ਹਿਰਦੇ ਸੁਖ ਸ਼ਾਂਤੀ ਤੁਹਾਡੇ ਹੋ ਜਾਏਗੀ। ਸ੍ਰੀ ਮੁਖ ਵਾਕ ਆਸਾ ਘਰ ਸੇਵਾ, ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ। ਮਹਾਰਾਜ ਕਹਿੰਦੇ ਵੀ ਸੁਣੋ ਧਿਆਨ ਦੇ ਕੇ, ਜਿਹੜਾ ਸ਼ੁੱਧ ਮਨ ਹੈ ਜਿਵੇਂ ਮੋਤੀ ਹੁੰਦਾ, ਇਸ ਤਰ੍ਹਾਂ ਕਹਿੰਦੇ ਸ਼ੁੱਧ ਮੋਤੀ ਵਾਂਗੂ ਜੇ ਗਹਿਣਾ ਹੋ ਜਾਏ, ਮਨ ਸ਼ੁੱਧ ਮੋਤੀ ਵਰਗ ਗਹਿਣੇ ਵਰਗਾ ਸ਼ੁੱਧ ਹੋ ਜਾਵੇ, ਪੌਣ ਹੋਵੇ ਸੂਤ ਧਾਰੀ, ਇਸ ਤਰ੍ਹਾਂ ਜਿਹੜਾ ਕਹਿੰਦੇ ਸ਼ੁੱਧ ਮਨ ਗਹਿਣਾ ਹੋਵੇ, ਜਿਹੜਾ ਕੋਈ ਪੌਣ ਕੀ ਇਹ ਸਵਾਸ ਹੈ ਇਹੀ ਵਿੱਚ ਸੂਤ ਧਾਰਿਆ, ਜਿਹੜੇ ਸਵਾਸ ਸਵਾਸ ਸਿਮਰਨ ਕਰਨਾ ਵਿੱਚ ਸੂਤ ਪਾਇਆ ਹੋਵੇ, ਸ਼ੁੱਧ ਮਨ ਰੂਪੀ ਗਹਿਣੇ ਦੇ। ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ, ਖਿਮਾ ਰੂਪੀ ਸ਼ਿੰਗਾਰ ਹੈ, ਕਾਮਣੀ ਜਿਹੜੀ ਬੁੱਧੀ ਹੈ ਇਹ ਪਹਿਨ ਲਵੇ ਸਰੀਰ ਤੇ, ਸੂਖਮ ਸਰੀਰ ਤੇ। ਰਾਵੈ ਲਾਲ ਪਿਆਰੀ, ਪਿਆਰੀ ਇਸ ਤਰ੍ਹਾਂ ਫਿਰ ਜਿਹੜਾ ਲਾਲ ਹੈ ਇਹਨੂੰ ਆਨੰਦ ਬਖਸ਼ਦਾ, ਇਸਦੇ ਆਨੰਦ ਨੂੰ ਭੋਗਦਾ ਹੈ। ਲਾਲ ਬਹੁਗੁਣ ਕਾਮਣ ਮੋਹੀ, ਇਹ ਪਿਆਰੇ ਵਾਹਿਗੁਰੂ ਬਹੁਤ ਹੀ ਜਿਹੜੀਆਂ ਤੇਰੇ ਬਹੁਤੇ ਗੁਣ ਦੇਖ ਕੇ ਜਗਿਆਸੂ ਦੀ ਬੁੱਧੀ ਰੂਪੀ ਕਾਮਣੀ ਮੋਹਿਤ ਹੋ ਗਈ ਹੈ। ਤੇਰੇ ਗੁਣ ਹੋਹੇ ਨ ਅਵਰੀ, ਕਹੇ ਪਰਮੇਸ਼ਰ ਮਾਲਕ ਤੇਰੇ ਵਰਗੇ ਜਿਹੜੇ ਗੁਣ ਕਿਸੇ ਹੋਰ ਵਿੱਚ ਨਹੀਂ ਹੋ ਸਕਦੇ ਹਨ। ਰਹਾਉ ਹਰ ਹਰ ਹਰ ਕੰਠਲੇ ਪਹਿਰੇ, ਕਹਿੰਦੇ ਜਿਹੜਾ ਹਰ ਹਰ ਨਾਮ ਦਾ ਜਾਪ ਕਰਨਾ ਹੈ ਇਹ ਗਲ ਵਿੱਚ ਲੈ ਕੇ ਕੰਠ ਹਾਰ ਪਹਿਨ ਲਵੇ। ਦਾਮੋਦਰ ਦੰਤ ਲਈ, ਜਿਹੜਾ ਦਾਮੋਦਰ ਦਮੋਦਰ ਨਾਮ ਜਪਣਾ ਇਹੀ ਦੰਦਾ ਦੰਦਾਸਾ ਲੈਣਾ ਕਰੇ। ਕਰ ਕਰ ਕਰਤਾ ਕੰਗਣ ਪਹਿਰੇ, ਜਿਹੜਾ ਕਰਤਾ ਕਰਤਾ ਕਰਨਾ ਹੱਥਾਂ ਵਿੱਚ ਕੰਗਣ ਪਹਿਣਾ ਕਰੇ, ਕੜਾ ਪਹਿਨੇ ਸੋਹਣੇ ਦਾ। ਇਨ ਵਿਦ ਚਿਤ ਧਰੇਈ, ਇਸ ਤਰ੍ਹਾਂ ਚਿਤ ਵਿੱਚ ਕਹਿੰਦੇ ਧਾਰਨ ਕਰਕੇ ਰੱਖੇ। ਮਦ ਸੂਦਨ ਕਰ ਮੁੰਦਰੀ ਪਹਿਰੇ, ਜਿਹੜਾ ਮਦ ਸੂਦਨ ਮਸੂਦਨ ਨਾਮ ਜਪਣਾ ਹੱਥਾਂ ਵਿੱਚ ਮੁੰਦਰੀ ਪਹਿਨੇ। ਪਰਮੇਸ਼ਰ ਪਟ ਲਈ, ਜਿਹੜਾ ਪਰਮੇਸ਼ਰ ਪਰਮੇਸ਼ਰ ਨਾਮ ਜਪਣਾ ਇਹ ਕਹਿੰਦੇ ਚੰਗੇ ਪਸ਼ਮੀਨੇ ਦੇ ਵਸਤਰ ਲਵੇ ਪਹਿਨ ਲਵੇ। ਧੀਰਜ ਧੜੀ ਬੰਧਾਵੈ ਕਾਮਣ, ਇਸ ਤਰ੍ਹਾਂ ਜਿਹੜੀ ਜੀਵ ਰੂਪੀ ਕਾਮਣੀ ਹੈ, ਧੀਰਜ ਰੂਪੀ ਧੜੀਆਂ ਕਿਹ ਪੱਟੀਆਂ ਜੀਆਂ ਉਹ ਗੁੰਦਰੀਆਂ ਜੀਆਂ ਗਣਾਉਣਾ ਕਰੇ। ਸ੍ਰੀ ਰੰਗ ਸੁਰਮਾ ਦੇਈ, ਜਿਹੜਾ ਲਕਸ਼ਮੀ ਨੂੰ ਆਨੰਦ ਦੇਣ ਵਾਲਾ ਪਰਮੇਸ਼ਰ ਹੈ, ਉਹਦਾ ਨਾਮ ਜਿਹੜਾ ਹੈ ਇਹੀ ਮਨਵਧ ਰੂਪ ਨੇਤਰਾਂ ਵਿੱਚ ਸੁਰਮਾ ਦੇਵੇ। ਮਨ ਮੰਦਰ ਜੇ ਦੀਪਕ ਜਾਲੇ, ਜਿਹੜਾ ਮਨ ਰੂਪੀ ਮਕਾਨ ਹੈ ਇਹਦੇ ਵਿੱਚ ਜੇ ਕੋਈ ਗਿਆਨ ਰੂਪੀ ਦੀਵਾ ਬਾਲ ਲਵੇ। ਕਾਇਆ ਸੇਜ ਕਰੇਈ, ਇਹ ਜਿਹੜੀ ਬੁੱਧੀ ਰੂਪੀ ਹੈ ਇਹਨੂੰ ਕਹਿੰਦੇ ਸੇਜਾ ਬਣਾਉਣਾ ਕਰੇ। ਗਿਆਨ ਰਾਓ ਜਬ ਸੇਜ ਆਵੇ, ਗਿਆਨ ਰੂਪ ਰਾਜਾ ਜਦੋਂ ਕਹਿੰਦੇ ਅੰਤਕਰਨ ਹਿਰਦੇ ਰੂਪ ਸੇਜੇ ਤੇ ਆਉਂਦਾ ਹੈ, ਤਾਂ ਨਾਨਕ ਭੋਗ ਕਰੇ। ਤਾਂ ਫਿਰ ਆਪਣੇ ਵਿੱਚ ਚੜਾ ਪੇ ਨਿਸ਼ਚੇ ਰੂਪੀ ਉਹ ਕੰਟ ਨਾਲ ਲਾਉਣਾ ਇਹੀ ਆਨੰਦ ਬਖਸ਼ਣਾ ਕਰਦਾ ਹੈ। ਦੋਹਰਾ ਸਰਬ ਸ਼ਬਦ ਸਮਝਾਏ ਇਹ, ਇਸ ਤਰ੍ਹਾਂ ਇਹ ਸ਼ਬਦ ਆ ਜਿਹੜਾ ਸਾਰਾ ਤਾਤਪਰਜ ਹੈ ਸਤਿਗੁਰਾਂ ਨੇ ਸਮਝਾਇਆ ਇਹਨਾਂ ਨੂੰ। ਸ੍ਰੀ ਨਾਨਕ ਜਗਕੰਤ, ਗੁਰੂ ਮਹਾਰਾਜ ਸੰਸਾਰ ਦੇ ਮਾਲਕ ਹਨ। ਅਸ਼ਟਪਦੀ ਪੁੰਨ ਅਰਥ ਸੋ, ਫਿਰ ਉਸ ਤੋਂ ਬਾਅਦ ਕਹਿੰਦੇ ਅਸ਼ਟਪਦੀ ਉਚਾਰਨ ਕੀਤੀ ਹੈ ਆਪਣਾ ਅਰਥਾਂ ਦੇ ਸਹਿਤ। ਉਚਰੀ ਰਾ ਰਾਗ ਬਸੰਤ, ਬਸੰਤ ਰਾਗ ਦੇ ਵਿੱਚ ਅੱਠ ਪੌੜੀਆਂ ਵਾਲੀ ਜਿਹੜੀ ਬਾਣੀ ਹੈ ਅਰਥਾਂ ਸਹਿਤ ਆਪ ਜੀ ਨੇ ਉਚਾਰਨ ਕੀਤੀ ਹੈ। ਬਸੰਤ ਮਹੱਲਾ ਪਹਿਲਾ, ਜਗ ਕਊਆ ਨਾਮ ਨਹੀਂ ਜੀ ਚੀ ਨੇ ਕਿਹਾ ਸੀ ਗਾਛੋ ਪੁੱਤਰੀ ਰਾਜ ਕੁਆਰ ਵੀ ਹੇ ਰਾਜਦਾਸੀਓ ਸਾਡੀ ਪੁੱਤਰੀਆਂ ਵਾਂਗ ਤੁਸੀਂ ਇੱਥੋਂ ਚਲੇ ਜਾਓ। ਇਹਨਾਂ ਨੇ ਕਿਹਾ ਕਿ ਮਹਾਰਾਜ ਬਾਕੀ ਸੰਸਾਰ ਦੇ ਲੋਕ ਤਾਂ ਇਸ ਤਰ੍ਹਾਂ ਵਿਸ਼ੇ ਰਸ ਵਿੱਚ ਜਾਂਦੇ, ਤੁਹਾਡਾ ਮਨ ਇੱਧਰ ਕਿਉਂ ਨਹੀਂ ਪ੍ਰਵਿਰਤ ਹੋਇਆ? ਆਪ ਜੀ ਨੇ ਫਿਰ ਇਸ ਸ਼ਬਦ ਨੇ ਕਿਹਾ, ਕਹਿੰਦੇ ਸੰਸਾਰ ਜਿਹੜਾ ਜਿਵੇਂ ਕਾਂ ਹੁੰਦਾ ਉਹਦੇ ਵਰਗਾ ਹੋ ਰਿਹਾ ਹੈ, ਵਿਸ਼ੇ ਰੂਪੀ ਗੰਦਗੀ ਵਿੱਚ ਫਸਦਾ ਹੈ, ਨਾਮ ਚਿੱਤ ਵਿੱਚ ਨਹੀਂ ਹੁੰਦਾ ਹੈ। ਨਾਮ ਵਿਸਾਰ ਗਿਰੈ ਦੇਖ ਭੀ, ਨਾਮ ਨੂੰ ਭੁਲਾ ਕੇ ਵਿਸ਼ੇ ਰੂਪੀ ਜਿਹੜੀ ਭੀਤ ਕੀ ਹੈ ਚੋਗਾ ਨੂੰ ਦੇਖ ਕੇ ਡਿੱਗ ਪੈਂਦਾ ਹੈ ਜੀਵ। ਮਨੁਆ ਡੋਲੈ ਚੀਤ ਅਨੀਤ, ਜਿਹੜਾ ਅਨਿਤ ਪਦਾਰਥ ਹੈ ਉਹਨਾਂ ਨੂੰ ਦੇਖ ਕੇ ਚਿੱਤ ਤੇ ਮਨ ਡੋਲਦਾ ਹੈ। ਜਗ ਸੋ ਤੂਟੀ ਝੂਠ ਪ੍ਰੀਤ, ਸਾਡੀ ਤਾਂ ਜਿਹੜੀ ਸੰਸਾਰ ਦੇ ਨਾਲ ਝੂਠੀ ਪ੍ਰੀਤੀ ਟੁੱਟ ਫੁੱਟ ਗਈ ਹੋਈ। ਕਾਮ ਕ੍ਰੋਧ ਬਿਖ ਬੱਜਰ ਭਾਰ, ਜਿਹੜੇ ਕਾਮ ਕ੍ਰੋਧ ਹੈ ਜ਼ਹਿਰੀਲੇ ਬੜੇ ਭਾਰੀ ਪੱਥਰਾਂ ਵਰ ਗਏ। ਨਾਮ ਬਿਨਾਂ ਕੈਸੇ ਗੁਣ ਚਾਰ, ਨਾਮ ਤੋਂ ਬਿਨਾਂ ਕੈਸੇ ਸੁੰਦਰ ਗੁਣ ਪ੍ਰਾਪਤ ਹੁਣ ਨਹੀਂ ਹੁੰਦੇ ਹਨ। ਰਹਾਉ ਘਰ ਬਾਲੂ ਕਾ ਘੁੰਮਣ ਘੇਰ, ਜਿਹੜਾ ਸ਼ੀਰ ਰੂਪੀ ਘਰ ਹੈ ਪੰਜ ਤੱਤਾਂ ਰੂਪੀ ਰੇਤੇ ਦਾ ਬਣਿਆ ਹੋਇਆ, ਕਾਰ ਰੂਪੀ ਘੁੰਮਣ ਘੇਰੀ ਵਿੱਚ ਆਇਆ ਹੋਇਆ। ਬਰਖਸ ਬਾਣੀ ਬੁੱਧ ਬੁਧਾ ਹੇਰ, ਜਿਵੇਂ ਪਾਣੀ ਦੀ ਬਾਰਿਸ਼ ਹੁੰਦੀ ਹੈ ਤੇ ਬੱਦਲ ਦੀ ਬਾਰਿਸ਼ ਹੁੰਦੀ ਹੈ, ਫਿਰ ਬਾਣੀ ਕੀ ਪਾਣੀ ਦੇ ਬੁਦਬੁਦੇ ਜੇ ਦੇਖੇ ਜਾਂਦੇ ਹਨ ਉੱਠਦੇ ਹੋਏ। ਮਾਤਰ ਬੂੰਦ ਤੇ ਧਾਰ ਚੱਕ ਫੇਰ, ਇਸੇ ਤਰ੍ਹਾਂ ਜਿਵੇਂ ਉਹ ਚੰਗਿਆਰ ਦਾ ਕੱਪ ਜਾਂ ਚੱਕਰ ਜਿਹਾ ਹੁੰਦਾ ਹੈ, ਕਹਿੰਦੇ ਜਦੋਂ ਕਿ ਉਹਦੇ ਤੇ ਪਾਣੀ ਦੀ ਬੂੰਦ ਦੀ ਡਿੱਗ ਪੈਂਦੀ ਹੈ, ਡਿੱਗਣ ਮਾਤਰੀ ਉਸ ਵੇਲੇ ਕਹਿੰਦੇ ਨਾਸ ਹੋ ਜਾਂਦੀ, ਇਸ ਤਰ੍ਹਾਂ ਦੇ ਦੀ ਹਾਲਤ ਹੈ। ਸਰਬ ਜੋਤ ਨਾਮੈ ਕੀ ਚੇਰ, ਸਾਰਿਆਂ ਦਾ ਜੋਤ ਕੀ ਪ੍ਰਕਾਸ਼ ਰੂਪ, ਉਸਦੇ ਨਾਮ ਦੀਆਂ ਹੀ ਸਾਰੀਆਂ ਦਾਸੀਆਂ। ਸਰਬ ਉਪਾਏ ਗੁਰੂ ਸਿਰ ਮੋਰ, ਸਾਰਿਆਂ ਉਪਰਾਲਿਆਂ ਹੀਲਾਂ ਵਿੱਚੋਂ ਸਾਡੇ ਤਾਂ ਗੁਰੂ ਸ਼੍ਰੋਮਣੀ ਹਨ। ਭਗਤ ਕਰੋ ਪਗ ਲਾਗੋ ਤੋਰ, ਭਗਤੀ ਲੱਗੀ ਉਹਦੇ ਚਰਨੀ ਲੱਗੀਏ। ਨਾਮ ਰਤੋ ਚਾਹੋ ਤੁਝ ਔਰ, ਪਰਮੇਸ਼ਰ ਤੇਰੀ ਭਗਤੀ ਕਰਨ ਤੇਰੀ ਚਰਨੀ ਲੱਗਦੇ ਹੋ, ਨਾਮ ਚਲਦੇ ਹਾਂ ਤੁਹਾਡੀ ਤਰਫ ਹੀ ਜਾਣੇ ਤੱਕਣਾ ਹਮੇਸ਼ਾ ਨਾਮ ਦੁਰਾਏ ਚੱਲੇ ਸੋ ਚੋਰ ਹੇ ਪਰਮੇਸ਼ਰ ਜਿਹੜੇ ਤੇਰੇ ਨਾਮ ਵੱਲੋਂ ਆਪਣੇ ਚਿੱਤ ਨੂੰ ਲੁਕਾ ਛਕਾ ਕੇ ਚੱਲਦੇ ਹੋ ਤਾਂ ਅਸਲੀ ਚੋਰ ਹਨ ਤੇਰੇ ਪਤ ਖੋਈ ਬਿਖ ਅੰਜਲ ਅੰਚਲ ਪਾਏ ਜਿਨ੍ਹਾਂ ਨੇ ਕਹਿੰਦੇ ਬੁੱਧੀ ਰੂਪੀ ਪੱਲੇ ਵਿੱਚ ਹਿਰਦੇ ਰੂਪ ਪੱਲੇ ਵਿੱਚ ਵਿਸ਼ੇ ਰੂਪ ਉਹ ਪਾਈ ਉਹਨਾਂ ਨੇ ਇੱਜ਼ਤ ਗਵਾਈ ਹੈ ਸਾਚ ਨਾਮ ਰਤੋ ਪਤ ਸਿਓ ਘਰ ਜਾਏ ਸੱਚੇ ਨਾਮ ਵਿੱਚ ਰਤੇ ਜਿਤਰੋ ਨਾਲ ਪ੍ਰਲੋਕ ਰੂਪੀ ਘਰ ਸੱਚਖੰਡ ਰੂਪੀ ਘਰ ਵਿੱਚ ਜਾਂਦੇ ਜੋ ਕਿਛ ਕੀਨਸ ਪ੍ਰਭ ਰਜਾਏ ਜੋ ਕਿਛ ਵੀ ਕੀਤਾ ਹੈ ਪ੍ਰਭ ਆਪ ਜੀ ਰਜਾ ਵਿੱਚ ਹੀ ਹੋਇਆ ਭੈ ਮਾਨੈ ਨਿਰਭਉ ਮੇਰੀ ਮਾਏ ਜਿਹੜਾ ਆਪਦੇ ਦਰ ਭੈ ਨੂੰ ਮੰਨਦਾ ਹੈ ਹੇ ਮੇਰੇ ਭਾਈ ਉਹ ਨਿਰਭਉ ਹੋ ਜਾਂਦਾ ਹੈ ਕਾਮਣ ਚਾਹੈ ਸੁੰਦਰ ਭੋਗ ਜਿਹੜੀਆਂ ਕਾਮਣੀਆਂ ਹੁੰਦੀਆਂ ਤਰ੍ਹਾਂ ਤਰ੍ਹਾਂ ਦੇ ਸੁੰਦਰ ਭੋਗ ਭੋਗਣਾ ਚਾਹੁੰਦੀਆਂ ਹੁੰਦੀਆਂ ਪਾਨ ਫੂਲ ਮੀਠੇ ਰਸ ਰੋਗ ਪਾਨਾਂ ਦੇ ਬੀੜੇ ਚਬਣੇ ਫੁੱਲਾਂ ਦੀਆਂ ਮਾਲਾ ਬਣਾ ਕੇ ਗਲੇ ਵਿਚੋਣੇ ਮਿੱਠੇ ਤਰ੍ਹਾਂ ਦੇ ਭੋਜਨ ਹੋਰ ਰਸ ਇਹ ਸਾਰੇ ਸੋਗ ਦੇਣ ਵਾਲੇ ਹੁੰਦੇ ਅਖੀਰ ਨੂੰ ਖੀਲਾ ਬਿਗਸੈ ਤੇ ਤੋ ਸੋਗ ਇਹਨਾਂ ਵਿੱਚ ਲੱਗ ਕੇ ਜਿਹੜਾ ਤਰ੍ਹਾਂ ਤਰ੍ਹਾਂ ਦੇ ਖੇਲ ਖੇਡਦਾ ਹੈ ਤੇ ਫਿਰ ਬਿਗਸਦਾ ਖਿੜਦਾ ਖੁਸ਼ ਹੁੰਦਾ ਹੈ ਉਤਨੀ ਅਖੀਰੀ ਫਿਰ ਸ਼ੋਗ ਹੁੰਦਾ ਛੱਡਣ ਵੇਲੇ ਪ੍ਰਭ ਸਰਣਾਗਤ ਕੀਨਸ ਹੋਗ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਪ੍ਰਾਪਤ ਹੋ ਕੇ ਹੋਏ ਉਹਨਾਂ ਨੇ ਵਿਸ਼ੇਰਸ ਵੱਲੋਂ ਉਪਰਾਮਤਾ ਕੀਨਸ ਕੀ ਕੀਤੀ ਉਹ ਇਥੋਂ ਉਪਰਾਮ ਹੋ ਗਏ ਹਨ ਕਾਪੜ ਪਹਿਰਸ ਅਧਿਕ ਸ਼ਿੰਗਾਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਜੇ ਪਾ ਲੈਣੇ ਹੋਰ ਬਹੁਤੇ ਸ਼ਿੰਗਾਰ ਜੇ ਲਾ ਲੈਣੇ ਮਾਟੀ ਫੁੱਲੀ ਰੂਪ ਵਿਕਾਰ ਜਿਵੇਂ ਮਿੱਟੀ ਫੁੱਲੀ ਹੈ ਇਹਨੂੰ ਦੇਖ ਕਰਕੇ ਕੱਪੜਾ ਵਿਕਾਰ ਜੇ ਪੈਦਾ ਹੋ ਜਾਂਦੇ ਅੰਦਰ ਆਸਾ ਮਨਸਾ ਬੰਦੋ ਬਾਰ ਇਸੇ ਤਰ੍ਹਾਂ ਮਨਸਾ ਬੁੱਧੀ ਦੇ ਵਿੱਚ ਕਹਿੰਦੇ ਆਸਾ ਤਰ੍ਹਾਂ ਤਰ੍ਹਾਂ ਦੀ ਹੈ ਜਿਸ ਕਰਕੇ ਫਿਰ ਦਵਾਂ ਦੇ ਦਰਵਾਜ਼ੇ ਦੇ ਅੱਗੇ ਬੰਦ ਹੋ ਗਈ ਭੱਜ ਜਾਂਦਾ ਭੱਜੇ ਫਸ ਜਾਂਦਾ ਨਾਮ ਬਿਨਾ ਸੂਨਾ ਘਰ ਬਾਰ ਪਰਮੇਸ਼ਰ ਦੇ ਨਾਮ ਤੋਂ ਬਿਗਨਾ ਕਹਿੰਦੇ ਰਿਦਾ ਰੂਪੀ ਘਰ ਵੀ ਸੁਣਨਾ ਹੈ ਬਾਹਰ ਇੰਦਰੇ ਵੀ ਸੁਣਨੇ ਹਨ ਗਾਛਹ ਪੁੱਤਰੀ ਰਾਜਕੁਮਾਰ ਇਸ ਕਰਕੇ ਵੀ ਤੁਸੀਂ ਸਾਡੀਆਂ ਪੁੱਤਰੀਆਂ ਚਲੇ ਜਾਓ ਰਾਜਦਾਸੀਆਂ ਹੋ ਤੁਸੀਂ ਨਾਮ ਭਣ ਹੋ ਸੱਚ ਦੋਤ ਸਵਾਰ ਸੱਚਾ ਨਾਮ ਨਾਮ ਕਹਿੰਦੇ ਤੁਸੀਂ ਭਣੋ ਉਚਾਰਿਆ ਕਰੋ ਦੋਤ ਕੇ ਅੰਮ੍ਰਿਤ ਵੇਲੇ ਸਵਾਰ ਕਰਕੇ ਅੰਮ੍ਰਿਤ ਵੇਲੇ ਬਣਾ ਸਵਾਰ ਕੇ ਸੱਚਾ ਨਾਮ ਉਚਾਰਿਆ ਕਰੋ ਪ੍ਰਿਉ ਸੇਵੋ ਪ੍ਰਭ ਪ੍ਰੇਮ ਆਧਾਰ ਆਪਣੇ ਮਾਲਕਾਂ ਦੀ ਸੇਵਾ ਕਰੋ ਤੇ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਲ ਪ੍ਰੇਮ ਦਾ ਆਸਰਾ ਕਰੋ ਗੁਰ ਸ਼ਬਦੀ ਬਿਖ ਤਿਆਗ ਤਿਆਸ ਨਿਵਾਰ ਗੁਰੂ ਦੇ ਸ਼ਬਦ ਦੇ ਵਿਰਾਸ ਰਾਹੀਂ ਜਿਹੜੀ ਵਿਖਿਆ ਦੀ ਤੇ ਨੂੰ ਨਿਵਰਤ ਕਰ ਲਓ ਮੋਹਨ ਮੋਹ ਲਿਆ ਮਨ ਮੋਹੇ ਤੁਸੀਂ ਕਹੋ ਤੁਹਾਡਾ ਮਨ ਕਿਉਂ ਨੀ ਇਸ ਪਾਸੇ ਲੱਗਦਾ ਕਹਿੰਦੇ ਜਿਹੜਾ ਸਾਰੇ ਮਨਾਂ ਦੇ ਮਨ ਨੂੰ ਮੋਹਣ ਵਾਲਾ ਪਰਮੇਸ਼ਰ ਉਹਨੇ ਸਾਡੇ ਮਨ ਨੂੰ ਮੋਹ ਲਿਆ ਆਪਣੇ ਵੱਲੀ ਗੁਰ ਕਾ ਸ਼ਬਦ ਪਛਾਣਾ ਤੋਂ ਗੁਰੂ ਦੇ ਉਪਦੇਸ਼ ਰਾਹੀਂ ਤੁਹਾਨੂੰ ਅਸੀਂ ਪਛਾਣ ਲਿਆ ਵੀ ਉਹਦੀਆਂ ਗੰਦਰੀਆਂ ਵਾਂਗ ਹੋ ਨਾਨਕ ਠਾਂਡੇ ਚਾਹ ਹੈ ਪ੍ਰਭੂ ਦੁਆਰ ਇਸ ਵੇਲੇ ਇਸ ਤਰ੍ਹਾਂ ਦਾ ਉਪਦੇਸ਼ ਸੁਣਿਆ ਹੈ ਤੇ ਅਧਿਕਾਰੀ ਹੋ ਗਈਆਂ ਹਨ ਬੇਨਤੀ ਕਰਨ ਲੱਗੀਆਂ ਕਿ ਮਹਾਰਾ ਬਖਸ਼ੀਏ ਫਿਰ ਆਪ ਜੀ ਨੇ ਕਿਹਾ ਹੇ ਪ੍ਰਭੂ ਤੇਰੇ ਸਾਰ ਸਿੰਘ ਦੁਆਬੇ ਤੇ ਖੜੋਤੀਆਂ ਇਹ ਚਾਹ ਰਹੀਆਂ ਹਨ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਤੇਰੇ ਨਾਮ ਦੇ ਦੁਆਰਾ ਮਹਾਰਾ ਇਹਨਾਂ ਦਾ ਮਨ ਜਿਹੜਾ ਹੈ ਵਿਸ਼ਿਆਂ ਵੱਲੋਂ ਸੰਤੋਖੇ ਕੀ ਹਟ ਜਾਵੇ ਆਪ ਐਸੀ ਕਿਰਪਾ ਧਾਰ ਦਈਏ ਨਾ ਉੱਪਰ ਚੌਪਈ ਸੁਣ ਕਰ ਸ੍ਰੀ ਗੁਰ ਬਚਨ ਰਸਾਲਾ ਗੁਰੂ ਮਹਾਰਾਜ ਦੇ ਸੋਹਣੇ ਬਚਨਾਂ ਨੂੰ ਸੁਣ ਕੇ ਮਹਿਮਾ ਨਾਮ ਮੁਕਤ ਜਨ ਮਾਲਾ ਨਾਮ ਦੀ ਮਹਿਨਾ ਜਾਣੀ ਮੋਤੀਆਂ ਦੀ ਮਾਲਾ ਹੀ ਬਖਸ਼ਦੀ ਹੈ ਇਹਨਾਂ ਨੂੰ ਉਰ ਪਹਿਰਾਏ ਪਰਮ ਭਾ ਪ੍ਰੇਮਾ ਇਹਨਾਂ ਦੇ ਹਿਰਦੇ ਰੂਪੀ ਗਲ ਵਿੱਚ ਪਾਇਆ ਪਹਿਨਾਇਆ ਜਿਸ ਕਰਕੇ ਬਹੁਤ ਪ੍ਰੇਮ ਪਿਆਰ ਪੈਦਾ ਹੋਇਆ ਸਿਮਰਨ ਲਿਵ ਲੱਗ ਮਗ ਜੋ ਖੇਮਾ। ਜਿਹੜਾ ਕਹਿੰਦੇ ਮੁਕਤੀ ਦਾ ਰਸਤਾ ਨਾ ਸਿਮਰਨ, ਉਹਦੇ ਵਿੱਚ ਇਹਨਾਂ ਦੀ ਲਿਵ ਲੱਗ ਗਈ ਹੈ। ਜੋ ਵਿਰਾਟ ਕਾ ਜਾਚਤ ਕੀਰਾ। ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਜਿਸ ਤਰ੍ਹਾਂ ਕੋਈ ਜਿਹੜਾ ਕੰਗਾਲ ਹੈ ਉਹ ਕੌਡੀ ਕੌਡੀ ਮੰਗਦਾ ਫਿਰਦਾ ਹੋਵੇ। ਹੋਏ ਅਚਾਨਕ ਪ੍ਰਾਪਤ ਹੀਰਾ। ਉਹਨੂੰ ਕਹਿੰਦੇ ਅਚਨਚੇਤ ਹੀ ਅਮੋਲਕ ਪ੍ਰੀ ਪ੍ਰਾਪ ਹੀਰਾ ਪ੍ਰਾਪਤ ਹੋ ਜੇ, ਉਹ ਗੱਲ ਬਣ ਗਈ। ਤਿਉਂ ਆਨੰਦ ਭਾ ਵਰਨ ਨ ਜਾਏ। ਜਿਵੇਂ ਕੰਗਾਲ ਨੂੰ ਹੀਰਾ ਮਿਲ ਜੇ, ਇਵੇਂ ਮਹਾਰਾਜਾ ਮੋਲਕ ਹੀਰੇ ਵਲ ਗਏ, ਇਹਨਾਂ ਨੂੰ ਮਿਲ ਗਏ ਜੋ ਆਨੰਦ ਹੋਇਆ ਕਥਨ ਨਹੀਂ ਕੀਤਾ ਜਾ ਰਿਹਾ। ਵਿਖੇ ਵਾਸ਼ਨਾ ਅਗਨ ਬੁਝਾਈ। ਵਿਖੇ ਵਾਸ਼ਨਾ ਦੀ ਜਿਹੜੀ ਅਗਨੀ ਸੀ ਉਹ ਸਾਰੀ ਮਹਾਰਾਜ ਨੇ ਸ਼ਬਦ ਰੂਪ ਪਾਣੀ ਨਾਲ ਬੁਝਾ ਦਿੱਤੀ ਹੈ। ਚਰਨ ਸੇਵ ਕੀਨੀ ਸਭ ਜਾਮਨ। ਮਹਾਰਾਜ ਦੇ ਚਰਨਾਂ ਦੀ ਸੇਵਾ ਸਾਰੀ ਰਾਤ ਇਸ ਤਰ੍ਹਾਂ ਸਨਮੁਖ ਹੋ ਕੇ ਕੀਤੀ। ਮਿਹਰ ਦ੍ਰਿਸ਼ਟ ਤੇ ਉਧਰੀ ਕਾਮਨ। ਮਹਾਰਾਜ ਦੀ ਮਿਹਰ ਦੀ ਨਿਗਾਹ ਹੋ ਗਈ ਜਿਸ ਕਰਕੇ ਕਾਮਨਾ ਤ੍ਰਿਮਤਾ ਉਧਰ ਗਈਆਂ। ਭੋਰ ਭਈ ਜਹ ਥੋ ਅਵਨੀਪਾ। ਜਦੋਂ ਸਵੇਰ ਹੋਈ ਹੈ ਜਿੱਥੇ ਆਪਣਾ ਰਾਜਾ ਸ਼ਿਵ ਨਾਵ ਹੈ ਸੀ। ਪਹੁੰਚੀ ਤਾਂ ਕੇ ਜਾਏ ਸਮੀਪਾ। ਸ਼ਿਵ ਨਾਵ ਰਾਜੇ ਦੇ ਕੋਲੇ ਜਾ ਪੁੱਜੀਆਂ ਹਨ। ਨਿਰਪਤ ਬਿਲੋਕਤ ਬਚਨ ਬਖਾਨਾ। ਰਾਜੇ ਨੇ ਆਈਆਂ ਵੇਖ ਕੇ ਉਸ ਵੇਲੇ ਬਚਨ ਕਿਹਾ। ਕਹੋ ਸੰਤ ਨਿਸ ਕਸ ਕਸ ਪਹਿਚਾਨਾ। ਦੱਸੋ ਜਿਹੜੇ ਬਾਹਰ ਬਾਗ ਵਿੱਚ ਸਾਧੂ ਆਏ ਕੈਸੇ ਹੈ, ਤੁਸੀਂ ਪਛਾਣਿਆ ਉਹਨਾਂ ਨੂੰ? ਕਾਮ ਮਾਤੁਰ ਕਰ ਜਿੱਤਿਓ ਕਿ ਨਾਹੀ। ਇਸ ਤਰ੍ਹਾਂ ਕਾਮ ਵਿੱਚ ਵਿਆਕਲ ਕਰਕੇ ਉਸਨੂੰ ਤੁਸੀਂ ਜਿੱਤ ਲਿਆ ਕਿ ਨਹੀਂ? ਜਸ ਬੀਤੀ ਤਸ ਕਹੋ ਮੁਝ ਪਾਹੀ। ਇਸ ਤਰ੍ਹਾਂ ਬੀਤੀ ਹੈ ਸਾਰੀ ਗੱਲ ਮੇਰੇ ਪਾਸ ਖੋਲ ਕੇ ਕਹਿ ਦੇਵੋ। ਸਰਬ ਅੰਗਨਾ ਮੈਂ ਜੋ ਪ੍ਰਧਾਨ। ਸਾਰੀਆਂ ਜਿਹੜੀਆਂ ਇਸਤਰੀਆਂ ਉਹਨਾਂ ਵਿੱਚ ਜਿਹੜੀ ਕੋਈ ਮੁਖੀ ਸੀ ਪਟਰਾਣੀ। ਸੋ ਬੋਲੀ ਸੁਣੀਏ ਰਾਜਾਨਾ। ਉਸ ਬੋਲੀ ਹੈ ਹੇ ਸ਼ਿਵਨਾਵ ਰਾਜੇ ਧਿਆਨ ਦੇ ਕੇ ਸੁਣ ਲਈ। ਪੂਰਬ ਬਹੁ ਫਕੀਰ ਜੋ ਆਏ। ਇਹਨਾਂ ਸੰਤਾਂ ਤੋਂ ਪਹਿਲਾਂ ਜਿਹੜੇ ਬਹੁਤੇ ਫਕੀਰ ਬਣ ਬਣ ਕੇ ਆਏ ਸੀ। ਦੇਖ ਰੂਪਤੀ ਸਭ ਲੁਭਾਏ। ਉਹ ਤਾਂ ਇਸਤਰੀ ਦਾ ਰੂਪ ਦੇ ਕੇ ਲਟੂ ਹੋ ਜਾਂਦੇ ਸਨ। ਤਿੰਨ ਸੌ ਹਾਵ ਭਾਵ ਮੈਂ ਕੀਨੇ। ਜਿਹੜੇ ਬਾਹਰ ਸਾਧੂ ਸੰਤ ਆਏ ਨਾ ਬਾਗ ਵਿੱਚ, ਇਹਨਾਂ ਨਾਲ ਅਸੀਂ ਬੜੇ ਹਾਵ ਭਾਵ ਜੇ ਕੀਤੇ ਕਤਰੇ। ਜਿਨ ਬਿਲੋਕ ਮੁਨ ਤਪੀ ਭੁਲੀਨੇ। ਇਹਨਾਂ ਨੂੰ ਵੇਖ ਕੇ ਹਾਵਾ ਮੁਨ ਤਪੀ ਤੇ ਮੁਨੀ ਭੁੱਲ ਜਾਂਦੇ। ਇਨ ਕੇ ਤਨ ਕੋ ਤਨਕ ਨ ਪਰਸੇ। ਇਹਨਾਂ ਦੇ ਸਰੀਰ ਦੇ ਉੱਪਰ ਕਹਿੰਦੇ ਮਾੜਾ ਮੋਟਾ ਵੀ ਕੋਈ ਪ੍ਰਭਾਵ ਨਹੀਂ ਪਾ ਸਕੇ ਛੋ ਸਕੇ। ਰਹੇ ਅਡੋਲ ਸੇ ਕੰਚਨ ਗਿਰਸੇ। ਇਹ ਕਹਿੰਦੇ ਸੋਨੇ ਦਾ ਪਹਾੜ ਹੁੰਦਾ ਹੈ ਨਾ, ਹਿਮ ਮਹੱਲਾ ਪਹਾੜ ਹੁੰਦਾ, ਉਸਦੇ ਵਾਂਗ ਟਿਕੇ ਰਹੇ। ਕਿਰਪਾ ਦ੍ਰਿਸ਼ਟ ਪੁਨ ਹਮ ਪਰ ਕੀਨੀ। ਇਹਨਾਂ ਮਹਾਤਮਾ ਨੇ ਤਾਂ ਸਾਡੇ ਉੱਪਰ ਵੀ ਉੜੀ ਪਹਾਨ ਕਿਰਪਾ ਦੀ ਨਿਗਾਹ ਕਰ ਦਿੱਤੀ। ਹਰ ਸਿਮਰਨ ਕੇ ਰਸ ਮਤ ਪੀਨੀ। ਸਾਡੀ ਜਿਹੜੀ ਅਕਲ ਮੁੱਤ ਹੈ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਭਿੱਜ ਗਈ ਹੈ, ਲੱਗ ਗਈ ਹੈ। ਇਹ ਤੋ ਪੂਰਨ ਪੁਰਖ ਕਿਰਪਾਲਾ। ਇਹ ਰਾਜਾ ਇਹ ਤਾਂ ਪੂਰਨ ਪੁਰਖ ਹੈ, ਬੜੇ ਦਿਆਲੂ ਕਿਰਪਾਲੂ ਹੈ। ਜਿਸ ਕੋ ਦਰਸ਼ਨ ਕਰਤ ਨਿਹਾਲਾ। ਜਿਨ੍ਹਾਂ ਦੇ ਦਰਸ਼ਨ ਹੀ ਮਨ ਨੂੰ ਨਿਹਾਲੋ ਨਿਹਾਲ ਕਰ ਰਹੇ। ਪੂਰਬ ਜਨਮ ਕਰਮ ਹਮ ਜਾਗੇ। ਇਹ ਰਾਜਾ ਸਾਡੇ ਪਿਛਲੇ ਜਨਮਾਂ ਦੇ ਕੋਈ ਚੰਗੇ ਕਰਮ ਜਾਗ ਪਏ। ਤੋ ਪੁਰਸ਼ੋਤਮ ਸੇਵਾ ਲਾਗੇ। ਜਿਹੜੇ ਉੱਤਮ ਪੁਰਸ਼ ਮਹਾਂਪੁਰਖ ਉਹਨਾਂ ਦੀ ਅਸੀਂ ਸੇਵਾ ਵਿੱਚ ਜਾ ਲੱਗੀਆਂ। ਸਰਬ ਰੈਨ ਦੇ ਕਰ ਉਪਦੇਸ਼ਾ। ਐਸੇ ਮਹਾਨ ਹੈ ਸਾਰੀ ਰਾਤ ਸਾਨੂੰ ਸੋਹਣਾ ਉਪਦੇਸ਼ ਦੇ ਦੇ ਕੇ। ਕੀਓ ਕਿਰਤਾਰਥ ਸੁਣ ਹੋ ਨਰੇਸ਼ਾ। ਇਹ ਰਾਜੇ ਸਾਨੂੰ ਤਾਂ ਇਹਨਾਂ ਨੇ ਨਿਹਾਲੋ ਨਿਹਾਲ ਕਰਦਾ ਹੈ। ਵਿਸ਼ਾ ਭੋਗ ਵਿਸ਼ਟਾ ਕੀ ਨਿਆਈ। ਹਾਂ ਜਿਹੜੇ ਵਿਸ਼ਿਆਂ ਦੇ ਪਦਾਰਥ ਹੈ ਕਹਿੰਦੇ ਜਿਵੇਂ ਗੰਦਗੀ ਹੁੰਦੀ ਉਹਦੇ ਵਾਂਗ। ਦੁਰਗੰਧਤ ਸੋ ਹਮੈ ਨ ਪਾਈ। ਹਾਂ ਜਿਵੇਂ ਦੁਰਗੰਧੀ ਨੱਕ ਨੂੰ ਚੰਗੀ ਨਹੀਂ ਲੱਗਦੀ, ਇਸ ਤਰ੍ਹਾਂ ਸਾਨੂੰ ਨਫ਼ਰਤ ਹੈ ਚੰਗੇ ਨਹੀਂ ਲੱਗ ਰਹੇ। ਹਿਰਦੇ ਸ਼ਾਂਤ ਪ੍ਰਾਪਤ ਸਭ ਭਾਂਤੀ। ਸਭ ਤਰ੍ਹਾਂ ਕਰਕੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋ ਗਈ। ਸੁਣ ਤੋ ਬਚਨ ਭੀ ਸੀਤਲ ਛਾਤੀ। ਉਹਨਾਂ ਦੇ ਅਮੋਲਕ ਬਚਨ ਸੁਣ ਕੇ ਸਾਡੀ ਛਾਤੀ ਠੰਡੀ ਠਾਰ ਹੋ ਗਈ, ਦਿਲ ਠੰਡਾ ਹੋ ਗਿਆ। ਕਾੜ ਨਰਕ ਤੇ ਸੁਰਗ ਪਚਾਏ। ਰਾਜਨ ਕੀ ਦੱਸੀ, ਅਸੀਂ ਤਾਂ ਨਰਕਾਂ ਵਿੱਚ ਡਿੱਗ ਰਹੀਆਂ, ਅਸੀਂ ਨਰਕਾਂ ਵਿੱਚੋਂ ਕੱਢ ਕੇ ਸਾਨੂੰ ਉਹਨਾਂ ਨੇ ਸੁਰਗਾਂ ਵਿੱਚ ਪਹੁੰਚਾਤਾ ਹੈ। ਐਸੋ ਸੰਤ ਪਿਖਿਓ ਨਿਸ ਜਾਏ। ਇਹੋ ਜਿਹਾ ਜਿਹੜਾ ਪੂਰਨ ਸੰਤ ਹੈ ਰਾਤ ਦੇ ਸਮੇਂ ਅਸੀਂ ਜਾ ਕੇ ਤੱਕਿਆ ਹੈ। ਸੁਣ ਤੋ ਭੂਪ ਮਨ ਮਹਿ ਹਰ ਖ ਹਨ। ਆਹ ਸੁਣ ਕੇ ਰਾਜਾ ਮਨ ਵਿੱਚ ਬਹੁਤ ਖੁਸ਼ ਹੋ ਗਿਆ। ਹੈ ਇਹ ਸ੍ਰੀ ਨਾਨਕ ਗਤ ਦਾਨ। ਇੱਥੋਂ ਲੱਗਦਾ ਵੀ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਹੀ ਸ਼ਾਇਦ ਇਹ ਹੋਣਗੇ। ਕਲੀ ਕਾਲ ਕੀ ਪ੍ਰਬਲ ਕੁਚਾਲੀ, ਕਿਉਂਕਿ ਕਲਯੁਗ ਦਾ ਸਮਾਂ ਹੈ, ਉਹਦੀ ਬਲਵਾਲੀ ਖੋਟੀ ਚਾਲ ਹੈ, ਭੈੜੀ ਰੀਤੀ ਹੈ। ਜਤ ਸਤ ਤੇ ਕੀ ਨਰ ਸਭ ਖਾਲੀ, ਇਸ ਕਰਕੇ ਕਲਯੁਗ ਨੇ ਕਹਿੰਦੇ ਸਾਰਿਆਂ ਨੂੰ ਜਤ ਸਤ ਤੋਂ ਖਾਲੀ ਕੀਤਾ ਹੋਇਆ। ਬਿਨ ਸ੍ਰੀ ਨਾਨਕ ਕੋਇ ਨ ਪੂਰਨ, ਨਾਨਕ ਤੋਂ ਬਿਨਾਂ ਕੌਣ ਪਈ ਇੱਥੇ ਪੂਰਾ ਸੂਰਾ ਹੋ ਸਕਦਾ। ਅਸ ਵਿਚਾਰ ਗਮਨਿਓ ਪੁੰਨ ਤੂਰਨ, ਇਸ ਤਰ੍ਹਾਂ ਦੀ ਵਿਚਾਰ ਕਰਕੇ ਰਾਜਾ ਬੜੀ ਫਿਰ ਛੇਤੀ ਚੱਲਿਆ। ਪਗ ਨੰਗੇ ਕਰ ਪ੍ਰੇਮ ਸੁਗਾਢੇ, ਚਰਨ ਕਹਿੰਦੇ ਜੋੜਾ ਲਾ ਕੇ ਨੰਗੇ ਕਰਕੇ ਤਕੜਾ ਪ੍ਰੇਮ ਕਰਕੇ, ਗਯੋ ਸਗੁਰ ਤਰਵਰ ਤਰ ਠਾਂਡੇ, ਜਿੱਥੇ ਉਹ ਮਹਾਰਾਜ ਸੀ ਉੱਥੇ ਗਿਆ ਤੇ ਬਿਰਸ਼ ਦੇ ਹੇਠ ਜਾ ਖੜਾ ਹੋਇਆ। ਪੀਠ ਕਰੇ ਭੂਪਤ ਕੀ ਓਰਾ, ਗੁਰੂ ਮਹਾਰਾਜ ਨੇ ਇਹਨੂੰ ਆਇਆ ਦੇ ਕੇ ਰਾਜੇ ਦੀ ਤਰਫ ਪਿੱਠ ਜੀ ਕਰ ਲਈ ਹੈ। ਤਨਕਨ ਚਿਤਵਨ ਹਿਤ ਮੁਖ ਮੋਰਾ, ਹਾਂ ਕਹਿੰਦੇ ਇਹਨੂੰ ਦੇਖਣ ਵਾਸਤੇ ਥੋੜਾ ਮਰ ਵੀ ਮਹਾਰਾਜ ਨੇ ਮੁੱਖ ਨਹੀਂ ਮੋੜਿਆ ਹੈ, ਇਸ ਤਰ੍ਹਾਂ ਪਿੱਠ ਜੀ ਕਰਕੇ ਬੈਠੇ ਰਹੇ। ਇਸ ਦੀ ਵੱਲੀ ਚੱਕ ਹੀ ਨਹੀਂ, ਇਸ ਦੀ ਵੱਲੀ ਆ ਸਤਿਗੁਰੂ ਸਾਹਿਬ ਜੀ, ਜਿਸ ਤਰ੍ਹਾਂ ਇਸਨੇ ਵਾਰ ਵਾਰ ਸਤਿਗੁਰੂ ਅੱਗੇ ਫਿਰ ਬੇਨਤੀਆਂ ਕੀਤੀਆਂ, ਡੰਡੋਤਾਂ ਕੀਤੀਆਂ, ਤਰਲੇ ਮਿਹਨਤਾਂ ਜਿਹੀਆਂ ਕੀਤੀਆਂ, ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦੋਂ ਹੇ ਵਾਰ ਵਾਰ ਪੁੱਛਦਾ ਰਹੇ ਕਿ ਤੁਸੀਂ ਯੋਗੀ ਹੋ ਜਾਂ ਕੋਈ ਬ੍ਰਹਮਚਾਰੀ ਬ੍ਰਾਹਮਣ ਹੋ ਜਾਂ ਕੋਈ ਇਸੇ ਤਰ੍ਹਾਂ ਕੋਈ ਬਨਜਾਰੇ ਸ਼ਾਹੂਕਾਰ ਹੋ ਜੀ, ਇਸੇ ਤਰ੍ਹਾਂ ਕੋਈ ਯੋਗ ਸਾਧਨਾ ਕਰਨ ਵਾਲੇ ਯੋਗਾ ਅਭਿਆਸੀ ਹੋ ਤੁਸੀਂ ਜੀ, ਉਹ ਜਿਵੇਂ ਜਿਵੇਂ ਕਹਿੰਦਾ ਰਿਹਾ ਗੁਰੂ ਮਹਾਰਾਜ ਬਾਣੀ ਦਾ ਸ਼ਬਦ ਉਚਾਰਨ ਕਰਕੇ ਉੱਤਰ ਦਿੰਦੇ ਰਹੇ। ਅਖੀਰ 'ਤੇ ਫਿਰ ਇਸਨੇ ਮਹਾਰਾਜ ਨੇ ਆਪਣਾ ਜਿਹੜਾ ਨਾਮ ਸ਼ਬਦ ਦੀ ਸਮਾਪਤੀ ਵਿੱਚ ਲਿਆ, ਫਿਰ ਚਰਨੀ ਢਹਿ ਪਿਆ ਸੀ। ਜਿਸ ਤਰ੍ਹਾਂ ਇਸ ਸ਼ਿਵਨਾਵ ਨੇ ਮਹਾਰਾਜ ਤੋਂ ਉਪਦੇਸ਼ ਲਿਆ ਅਤੇ ਬਖਸ਼ਿਸ਼ ਪ੍ਰਾਪਤ ਕੀਤੀ, ਉਹ ਕੁਝ ਬਾਕੀ ਰਹਿੰਦਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਏਗਾ। ਅੱਜ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਪਗ ਨੰਗੇ ਕਰ ਪ੍ਰੇਮ ਸੁਗਾਢੇ, ਗਯੋ ਸੁਗੁਰ ਤਰਵਰ ਤਰ ਠਾਂਡੇ, ਪੀਠ ਕਰੇ ਭੂਪਤ ਕੀ ਓਰਾ, ਤਨਕਨ ਚਿਤਵਨ ਹਿਤ ਮੁਖ ਮੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਰੂਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਰੂਪਾਰੇ ਉਤਾਰਨ ਹਾਰ, ਤੂੰ ਠਾਕਰ ਜੀਓ ਪਿੰਡ ਤੇਰੀ ਰਾ।